ਅਨੇਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀ ਉਤ ਗੋਰਖ ਕੀ ਸੁਨਹੋ ਬੁਲਾਏ ਸਿੱਧ ਸਭੈ ਬੈਠੇ ਮਜਲਸ ਲਾਏ ਕੀਏ ਆਸਨ ਤਬੈ ਕਿਹ ਪਰ ਹੈ ਮ੍ਰਿਗ ਚਰਮ ਸਿੰਘ ਕੋ ਕ੍ਰਿਹ ਕਿਹ ਲਿਓ ਹੋ ਕਹਿ ਖਿੰਥਾ ਗਰ ਪਹਿਰ ਜਹ ਜਾਹ ਰੰਗ ਬਹੁ ਕੀਓ ਉਤ ਗੋਰਖ ਕੀ ਸੁਨਹੋ ਬੁਲਾਏ ਸਿੱਧ ਸਭੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਸਿੱਖ ਸੰਗਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਸ਼ਨ ਦੀਦਾਰ ਕਰਦੇ ਹੋਏ ਸ਼ਰਧਾ ਭਾਵਨਾ ਨਾਲ ਨਮਸਕਾਰ ਕਰਕੇ ਸੰਗਤ ਰੂਪ ਜੁੜੇ ਹੋਏ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਜੋ ਗੁਰਬਾਣੀ ਦਾ ਕੀਰਤਨ ਹੋ ਰਿਹਾ ਸੀ ਸਰਵਣ ਕਰ ਰਹੇ ਸੀ ਕੀਰਤਨ ਤੋਂ ਬਾਅਦ ਆਪਾਂ ਕੁਝ ਕੁ ਸਮਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਦੇ ਹਾਂ ਜੋ ਕਈ ਸਾਲ ਤੋਂ ਹੀ ਮੁੜ ਤੋਂ ਚੱਲ ਪ੍ਰਾਰੰਭ ਹੋਇਆ ਹੋਇਆ ਹੈ। ਜਿਸ ਤਰ੍ਹਾਂ ਸਮੇਰ ਪਰਬਤ ਉੱਪਰ ਸਤਿਗੁਰੂ ਸਾਹਿਬ ਜੀ ਗਏ ਨੰਬਰ ਵਾਰ ਰਸਤਾ ਤੈਅ ਕਰਦੇ ਹੋਏ ਉਹ ਪ੍ਰਸੰਗ ਆਪਾਂ ਪੜ੍ਹ ਸੁਣ ਰਹੇ ਹਾਂ। ਜਿਵੇਂ ਆਓ ਜੀ ਹਿਮਾਲਾ ਪਹਾੜ ਉੱਪਰ ਚਲੇ ਗਏ, ਹਰ ਪਾਸੇ ਬਰਫ਼ ਹੀ ਬਰਫ਼ ਹੈ, ਚਟਿਆਈ ਚਟਿਆਈ ਹੈ। ਦੇਖ ਕੇ ਮਰਦਾਨੇ ਨੇ ਕਿਹਾ ਕਿ ਮਹਾਰਾਜ ਕੀ ਹੈ, ਹਰ ਪਾਸੇ ਜਿੰਨੀ ਧਰਤੀ ਹੈ ਚਿੱਟੀ ਚਿੱਟੀ ਦਿਸ ਰਹੀ ਹੈ। ਮਹਾਰਾਜ ਕਹਿੰਦੇ ਹਿਮਾਲਾ ਪਹਾੜ ਹੈ, ਉੱਪਰ ਬਰਫ਼ ਜੰਮੀ ਹੋਈ ਹੈ, ਉਹਦੀ ਚਟਿਆਈ ਹੈ। ਪਰਮੇਸ਼ਰ ਨੇ ਚਰਨ ਜਿਤਨ ਰਚੀ ਹੋਈ ਹੈ, ਕੁਛ ਸਮਝ ਨਹੀਂ ਆ ਸਕਦੀ ਹੈ। ਇਸੇ ਤਰ੍ਹਾਂ ਇਸ ਤੋਂ ਫਿਰ ਅੱਗੇ ਚਲੇ ਗਏ। ਸਿਰ ਧਾਰਨਾ ਵੀ ਪਹਾੜ ਆ ਗਿਆ ਹੈ, ਜੋ ਉੱਪਰ ਨੂੰ ਜਾਣ ਦਾ ਕੋਈ ਰਸਤਾ ਹੀ ਹੈ ਨਹੀਂ ਹੈ, ਅਤੇ ਕੋਈ ਜਾਂਦਾ ਹੈ ਤਾਂ ਉਹ ਸਿਰ ਹੇਠਾਂ ਨੂੰ ਹੁੰਦਾ, ਪੈਰ ਤਾਂ ਨੂੰ ਹੁੰਦੇ, ਉਹ ਕਰੜਾ ਸਖਤ ਰਸਤਾ ਆ ਗਿਆ। ਇੱਧਰ ਜਿਹੜਾ ਪਰਥਰੀ ਨਾਥ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਸਰਮ 'ਤੇ ਗਏ ਸਨ, ਮਿਲੇ ਜੁੜੇ ਸਨ, ਇਹਨੇ ਕੁਝ ਸ਼ੰਕੇ ਕੀਤੇ ਸੀ, ਸਤਿਗੁਰੂ ਜੀ ਨੇ ਇਹਨਾਂ ਦਾ ਸਹੀ ਰੂਪ ਦੇ ਵਿੱਚ ਸਮਾਧਾਨ ਕਰ ਦਿੱਤਾ, ਯਥਾਰਥ ਉੱਤਰ ਦੇ ਦਿੱਤਾ ਸੀ। ਆਤਮ ਸਰੂਪ ਦੀ ਲਖਤਾ ਕਰਕੇ ਉੱਚ ਅਵਸਥਾ ਨੂੰ ਵੀ ਪ੍ਰਾਪਤ ਹੋ ਗਿਆ ਸੀ। ਫਿਰ ਇਸਨੇ ਗੋਰਖਨਾਥ ਨੂੰ ਜਾ ਕੇ ਦੱਸਿਆ ਵੀ ਧਰਤੀ ਉੱਪਰ ਪ੍ਰਭੂ ਦਾ ਅਵਤਾਰ ਹੋ ਗਿਆ ਹੈ, ਮਹਾਨ ਤਾਕਤਾਂ ਦੇ ਮਾਲਕ, ਉਹਨਾਂ ਦੇ ਮੈਂ ਦਰਸ਼ਨ ਕੀਤੇ, ਵਚਨ ਸੁਣੇ ਹੈ। ਇਹ ਸੁਣ ਕੇ ਫਿਰ ਗੋਰਖਨਾਥ ਦੇ ਅੰਦਰ ਚਾਹਨਾ ਉੱਠੀਏ ਅਤੇ ਵਿਚਾਰ ਖਿਆਲ ਆਏ ਵੀ ਕਲਯੁਗ ਦਾ ਮਹਾਨ ਭਿਆਨਕ ਸਮਾਂ ਹੈ, ਇਹਦੇ ਵਿੱਚ ਕੋਈ ਵਿਸ਼ਨੂੰ ਦਾ ਅਵਤਾਰ ਤਾਂ ਹੁਣ ਹੈ ਨਹੀਂ ਹੋਇਆ, ਅੱਗੇ ਜਾ ਕੇ ਅਖੀਰ 'ਤੇ ਇਹ ਕਲਕੀ ਅਵਤਾਰ ਹੋਣਾ ਹੈ, ਅਤੇ ਇਹ ਅਵਤਾਰ ਉਹਦੇ ਹੋ ਚੁੱਕੇ, ਉਹਦਾ ਤਾਂ ਕੋਈ ਸਮਾਂ ਨਹੀਂ, ਹੋਰ ਕੋਈ ਹੋਣਾ। ਸ਼ਕਤੀ ਸੰਪੰਨ ਮਨ ਵਿੱਚ ਖਿਆਲ ਆਇਆ ਵੀ ਉਹਨੂੰ ਆਪਣਾ ਸਿੱਖ ਬਣਾ ਕੇ ਉਪਦੇਸ਼ ਦੇ ਕੇ ਆਪਣਾ ਮੰਤ ਪੱਤ ਵਿੱਚ ਲਿਆਂਦਾ ਜਾਏ। ਇਹ ਦਿਨ ਜਦੋਂ ਮਹਾਰਾਜ ਚੱਲੇ ਹੈ, ਇਹ ਦਿਨ ਫਿਰ ਗੋਰਖਨਾਥ ਵੀ ਚੱਲ ਪਿਆ ਹੈ, ਅਤੇ ਗੁਰੂ ਮਹਾਰਾਜ ਨੂੰ ਆਦੇਸ਼ ਆਦੇਸ਼ ਆਖੀ, ਮਹਾਰਾਜ ਨੇ ਇੱਕ ਓਂਕਾਰ ਨੂੰ ਆਦੇਸ਼ ਹੈ। ਉਸ ਵੇਲੇ ਨੇ ਕਿਹਾ ਵੀ ਤੁਸੀਂ ਕਿਸ ਤਰਫ ਜਾ ਰਹੇ ਹੋ, ਤੁਹਾਡਾ ਨਾਮ ਕੀ ਹੈ, ਕਿੱਥੋਂ ਆਏ ਹੋ, ਕਿੱਥੋਂ ਦੇ ਵਾਸੀ ਹੋ। ਮਹਾਰਾਜ ਨੇ ਦੱਸਿਆ ਵੀ ਇੱਕ ਓਂਕਾਰ ਸਾਡਾ ਗੁਰੂ ਹੈ ਅਤੇ ਬੇਗਮਪੁਰੇ ਦੇ ਵਾਸੀ ਹਾਂ, ਸੱਚਖੰਡ ਵਿੱਚ ਨਿਵਾਸ ਸਰੂਪ ਵਿੱਚ ਨਿਵਾਸ ਕਰ ਰਹੇ ਹਾਂ। ਇਸ ਤਰ੍ਹਾਂ ਜਿੱਥੇ ਸਾਡਾ ਜੀ ਕਰਦਾ ਹੈ ਉੱਥੇ ਚਲੇ ਜਾਂਦੇ, ਹੁਣ ਜਿੱਥੇ ਜੀ ਅੱਗੇ ਕਰੇਗਾ ਚਲੇ ਜਾਵਾਂਗਾ, ਕਿਸੇ ਦੇ ਰੋਕੇ ਹੋਏ ਨਹੀਂ ਰੁਕਾਂਗੇ। ਇਹਨਾਂ ਨੇ ਡਰਾਉਣ ਦੀ ਕੋਸ਼ਿਸ਼ ਕੀਤੀ ਵੀ ਅੱਗੇ ਤਾਂ ਭਿਆਨਕ ਰਾਕਸ਼ ਰਹਿੰਦੇ ਹੈ, ਇਸ ਕਰਕੇ ਮੇਰਾ ਕਿਹਾ ਹੋਇਆ ਮੰਨ ਕੇ ਪਿੱਛੇ ਹਟ ਜਾਓ, ਮੁੜ ਜਾਓ। ਇਹ ਤਾਂ ਜਿਹੜਾ ਤੁਸੀਂ ਜਾਣ ਨੂੰ ਖਿਆਲ ਕਰਦੇ ਹਾਂ, ਫਿਰ ਮੇਰਾ ਉਪਦੇਸ਼ ਲਓ, ਯੋਗ ਸਾਧਨਾ ਕਰੋ, ਦੇਹ ਨੂੰ ਪਵਿੱਤਰ ਕਰੋ। ਮਹਾਰਾਜ ਕਹਿੰਦੇ ਵੀ ਦੇਹ ਤਾਂ ਨਾਮ ਦੇ ਜਲ ਨਾਲ ਪ੍ਰਤਾਪ ਨਾਲ ਪਵਿੱਤਰ ਹੋ ਗਈ ਹੈ, ਇਹ ਕਹਿਰ ਡਰਪੋਕ ਅਸੀਂ ਹੈ ਨਹੀਂ ਹੈ, ਕਹਿਰ ਡਰਪੋਕ ਤਾਂ ਤੇਰੇ ਵਰਗਾ ਹੋ ਜਿਹੜਾ ਬਿਰਲਾਪ ਕਰਦਾ ਐਵੇਂ ਬੋਲਦਾ ਹੈ, ਜਿੱਥੇ ਤੱਕ ਦੇਖਣ ਸਿਰ ਦੇ ਵਿੱਚ ਦੇਖਣ ਦੀ ਇੱਛਾ ਉੱਥੋਂ ਤੱਕ ਅੱਗੇ ਅਸੀਂ ਦੂਰ ਤੱਕ ਚਲੇ ਜਾਏਗਾ, ਐਵੇਂ ਬੋਲ ਬੋਲ ਕੇ ਸਾਨੂੰ ਨਾ ਡਰਾਈ ਜਾ, ਅਸੀਂ ਇੱਥੋਂ ਨਹੀਂ ਮੁੜ ਜਾਵਾਂਗੇ। ਬਾਕੀ ਜਿਹੜਾ ਭੇਖ ਹੈ ਉਹ ਇੱਕ ਓਂਕਾਰ ਦਾ ਹੀ ਹੈ, ਭਾਵੇਂ ਜਿਵੇਂ ਵਾਹਿਗੁਰੂ ਨੇ ਸਰੀਰ ਦਿੱਤਾ ਹੈ ਉਹਨੂੰ ਸੰਭਾਲ ਕੇ ਰੱਖਿਆ ਹੈ, ਤੁਹਾਡਾ ਕੈਂਚੀ ਵਾਲਾ ਪੰਥ ਨਹੀਂ ਸਾਡਾ, ਬਾਕੀ ਤਾਂ ਸਭ ਕੈਂਚੀ ਨਾਲ ਮੁੰਨ ਮੁੰਨ ਕਈ ਪੰਥ ਵਿੱਚ ਬਣਾਉਂਦੇ, ਕੋਈ ਇਸੇ ਤਰ੍ਹਾਂ ਉਸ ਤਰ੍ਹਾਂ ਜਿਹਾ ਫੇਰ ਦਿੰਦਾ ਹੈ ਜਿਵੇਂ ਚੱਟਮ ਕਰ ਦਿੰਦਾ ਹੈ, ਕੋਈ ਇਸੇ ਤਰ੍ਹਾਂ ਲਵਾਨੀਆਂ ਕੱਟ ਲੈਂਦੇ ਨੇ, ਛਾਤੀ ਦੇ ਵਾਲ ਕੱਟ ਦਿੰਦੇ ਨੇ, ਅਤੇ ਦਾੜੀ ਦੀਆਂ ਉੱਪਰੋਂ ਸਿਰ ਜਾਂ ਵਿਚਾਲੇ ਜਾਂ ਮੁੰਨ ਲੈਂਦੇ ਨੇ, ਕੋਈ ਜਮਾਈ ਰੜਾ ਮੈਦਾਨ। ਇਸ ਤਰ੍ਹਾਂ ਵੀ ਇਹ ਜਿਹੋ ਜਿਹਾ ਵਾਹਿਗੁਰੂ ਨੇ ਸਰੀਰ ਬਖਸ਼ਿਆ ਨਾ ਉਹੋ ਜਿਹੇ ਰੱਖਿਆ, ਇਸ ਕਰਕੇ ਵਾਹਿਗੁਰੂ ਦਾ ਭੇਖ ਧਾਰਿਆ, ਵਾਹਿਗੁਰੂ ਦਾ ਹੀ ਹੈ। ਸਾਵਧ ਸੂਰਤ ਹੈ ਭਾਵ, ਇਹ ਕੈਂਚੀ ਨਹੀਂ ਲਾਈ ਕਿਤੇ। ਰੋਮਾਂ ਦੀ ਬੇਅਦਬੀ ਨਹੀਂ ਅਸੀਂ ਕਿਸੇ ਕੀਤੀ ਹੈ। ਇਸ ਤਰ੍ਹਾਂ ਫਿਰ ਇਹਨੇ ਕੋਈ ਰਿੱਧੀਆਂ ਸਿੱਧੀਆਂ ਦੇਣ ਦੀ ਉਹ ਅੰਦਰ ਇੱਛਾ ਜੀ ਕੀਤੀ ਹੈ ਵੀ ਜੇ ਤੁਸੀਂ ਸਾਡੇ ਪੰਥ ਵਿੱਚ ਆ ਜਾਓਗੇ, ਜੋ ਕਰ ਲਓਗੇ, ਫਿਰ ਤੁਹਾਡੀ ਬਹੁਤ ਵੱਡੀ ਉਮਰ ਵੱਧ ਜਾਊਗੀ। ਰਿੱਧੀਆਂ ਸਿੱਧੀਆਂ ਆਖਣ ਲੱਗੀਆਂ, ਬਾਕੀ ਲੋਕ ਤੁਹਾਡੇ ਬੜਾ ਪੂਜਾ ਕਰਨਗੇ, ਜਸ ਹੋਊਗਾ। ਮਹਾਰਾਜ ਕਹਿਣ ਲੱਗੇ ਵੀ ਨਹੀਂ, ਨਾਮ ਦੇ ਪ੍ਰਤਾਪ ਨਾਲ ਸਾਰੀਆਂ ਰਿੱਧੀਆਂ ਸਾਡੀਆਂ ਦਾਸੀਆਂ ਹੋ ਗਈਆਂ। ਇਸੇ ਤਰ੍ਹਾਂ ਜਦੋਂ ਦਾ ਇਹ ਵਾਹਿਗੁਰੂ ਦਾ ਨਾਮ ਰੂਪੀ ਕਲ ਵਿਰਸ਼ ਅਸੀਂ ਰਹਿਣ ਦਿੱਤਾ, ਉਦੋਂ ਤੋਂ ਇਹ ਸਭ ਕੁਛ ਸਾਡੇ ਅਧੀਨ ਹੋ ਗਿਆ। ਮਨੁੱਖਾਂ ਦੀ ਪੂਜਾ ਕਰਾਉਣ ਦੀ ਸਾਨੂੰ ਇੱਛਾ ਨਹੀਂ, ਵਾਸ਼ਨਾ ਨਾਸ਼ ਕਰ ਦਿੱਤੀ ਹੈ, ਕਿਉਂਕਿ ਜਿਹੜੀਆਂ ਵਾਸ਼ਨਾ ਤਾਂ ਬਹੁਤ ਵੱਡਾ ਰੋਗ ਹੁੰਦਾ ਹੈ। ਪਰਮੇਸ਼ਰ ਦੇ ਨਾਮ ਤੋਂ ਬਗੈਰ ਹੋਰ ਸਾਨੂੰ ਕੋਈ ਚਾਹਣਾ ਹੀ ਨਹੀਂ ਰਹੀ ਹਿਰਦੇ ਵਿੱਚ। ਇਸ ਤਰ੍ਹਾਂ ਚਾਹਨਾ ਤੋਂ ਬਿਨਾਂ ਬੜਾ ਭਾਰੀ ਸੋਹਣਾ ਸੁੱਖ ਹੋ ਰਿਹਾ ਅੰਦਰ। ਗੋਰਖਨਾਥ ਨੇ ਸੁਣ ਕੇ ਵਿਚਾਰ ਕੀਤਾ ਵੀ ਇਸ ਤਰ੍ਹਾਂ ਤਾਂ ਨਹੀਂ ਮੰਨਦੇ, ਕੋਈ ਸ਼ਕਤੀ ਲਾ ਕੇ ਇਹਨਾਂ ਨੂੰ ਡਰਾਵਾਂ ਧਮਕਾਵਾਂ। ਜੇ ਸਿਲਾ 'ਤੇ ਮਹਾਰਾਜ ਜੀ ਬੈਠੇ ਸੀ, ਸ਼ਕਤੀ ਨਾਲ ਉਹਨੂੰ ਫਿਰ ਹਿਲਾਉਣ ਚੁਣਾਉਣ ਲੱਗੇ। ਪਰ ਮਹਾਰਾਜ ਦੀ ਸ਼ਕਤੀ ਅੱਗੇ ਇਹਦੀ ਸ਼ਕਤੀ ਨੇ ਕੰਮ ਨਹੀਂ ਕੀਤਾ ਹੈ। ਉਹ ਸਿਲਾ ਜਿਹੜੀ ਇਸ ਤਰ੍ਹਾਂ ਹੀ ਟਿੱਕੀ ਰਹੀ, ਜਿਵੇਂ ਰਾਉਣ ਦੀ ਸਭਾ ਵਿੱਚ ਅੰਗਦ ਦੀ ਲੱਤ ਸੀ, ਸਾਰੇ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਨਹੀਂ ਹਿੱਲੀ ਸੀ, ਗਰਮਾਸ਼ੀ ਦੀ ਨਾਲ ਉਹਨੇ ਭਾਰੀ ਕਰ ਲਈ ਸੀ। ਇਸ ਦਿਨ ਮਹਾਰਾਜ ਤਾਂ ਹੁਣ ਖੰਡਾਂ ਬ੍ਰਹਮੰਡਾਂ ਦੇ ਮਾਲਕ ਹੈ। ਇਸ ਤਰ੍ਹਾਂ ਜਦੋਂ ਕੁਛ ਨਾ ਹੋਇਆ, ਫਿਰ ਸ਼ਰਮਿੰਦਰ ਜਿਹਾ ਹੋ ਗਿਆ, ਜਾਣ ਲਿਆ ਵੀ ਮੇਰੇ ਨਾਲ ਬਹੁਤ ਵੱਡੇ ਸ਼ਕਤੀਆਂ ਵਾਲੇ। ਫਿਰ ਵੀ ਜਾਂਦਾ ਜਾਂਦਾ ਅੰਦਰ ਖਿਆਲ ਕਰ ਰਿਹਾ ਵੀ ਜੇ ਸਾਡੇ ਪੰਥ ਵਿੱਚ ਆ ਜਾਣ, ਫਿਰ ਸਾਡਾ ਇਹ ਜਿਹੜਾ ਆਈ ਪੰਥ ਹੈ, ਇਹਨੂੰ ਬਹੁਤ ਪ੍ਰਸਿੱਧ ਕਰ ਦੇਣਗੇ, ਬਹੁਤ ਮਸ਼ਹੂਰ ਕਰ ਦੇਣਗੇ। ਜਿਵੇਂ ਇਹ ਫਿਰ ਸਭਾ ਲਾ ਕੇ ਵਿੱਚ ਬੈਠ ਕੇ ਇਸਨੇ ਗੁਰੂ ਮਹਾਰਾਜ ਦੀ ਗੱਲਬਾਤ ਚਲਾਈ ਸਿੱਧਾ ਨਾਥਾਂ ਕੋਲ, ਉਹਨਾਂ ਵਿੱਚੋਂ ਜਿਵੇਂ ਫਿਰ ਮਛਿੰਦਰ ਨਾਥ ਚੱਲ ਕੇ ਆਇਆ, ਇਸਦਾ ਜਿਹੜਾ ਗੁਰੂ ਸੀ, ਉਹਦੇ ਨਾਲ ਜਿਵੇਂ ਗੁਰੂ ਮਹਾਰਾਜ ਦੀ ਗੱਲਬਾਤ ਹੋਈ, ਵਿਚਾਰ ਵਟਾਂਦਰਾ ਹੋਇਆ। ਉਹ ਪ੍ਰਸੰਗ ਅੱਜ ਹੁਣੇ ਆ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਵਾ ਮਨ ਲਾ ਕੇ ਸੁਣੀਏ ਜੀ। ਉਤ ਗੋਰਖ ਕੀ ਸੁਣੋ ਬੁਲਾਏ ਸਿੱਧ ਸਭੈ। ਭਾਈ ਬਾਲਾ ਜੀ ਕਹਿੰਦੇ ਉਧਰ ਗੋਰਖਨਾਥ ਦੀ ਗੱਲ ਸੁਣ ਲਓ, ਜਿੰਨੇ 84 ਸਿੱਧ ਹੈ, 9 ਨਾਥ ਹੈ, 6 ਜਤੀ ਹੈ, ਸਾਰੇ ਬੁਲਾ ਲਏ ਆਪਣੇ ਕੋਲ। ਬੈਠੇ ਮਜਲਸ ਲਾਇ ਕੀਏ ਆਸਨ ਤਬੈ। ਸਭਾ ਲਾ ਕੇ ਬੈਠ ਗਏ ਹੈ, ਆਪੋ ਆਪਣੇ ਸਭ ਨੇ ਵੱਖਰੇ ਵੱਖਰੇ ਆਸਨ ਲਾ ਲਏ। ਕਿਹ ਪਰ ਹੈ ਮ੍ਰਿਗ ਚਰਮ ਸਿੰਘ ਕੋ ਕਹਿ ਲਿਓ। ਕਿਸੇ ਨੇ ਕਹਿੰਦੇ ਇਸ ਤਰ੍ਹਾਂ ਹਰਨ ਦਾ ਚਮਜਾ ਲਿਆ ਹੋਇਆ ਹੈ, ਭਾਵ ਮ੍ਰਿਗਸ਼ਾਲਾ ਉੱਪਰ ਲਈ ਮ੍ਰਿਗਸ਼ਾਲਾ 'ਤੇ ਬੈਠਾ ਹੈ। ਕਿਸੇ ਨੇ ਸ਼ੇਰ ਦੀ ਖਲਜੀ ਲਈ ਹੈ, ਉਹ ਸ਼ੇਰ ਦੀ ਖਲਜੀ ਹੇਠਾਂ ਵਿਛਾਈ ਹੈ, ਸ਼ੇਰ ਦੀ ਖਾਲੀ ਉੱਪਰ ਸਰੀਰ ਦੇ ਲਈ ਹੋਈ ਹੈ। ਉਹ ਕਿਹ ਖਿੰਥਾ ਗਰ ਪਹਿਰ ਜਾਹੇ ਰੰਗ ਬਹੁ ਕੀਓ। ਕਿਸੇ ਨੇ ਆਪਣੇ ਗਲ ਦੇ ਵਿੱਚ ਗੋਦੜੀ ਜੀ ਪਾਈ ਹੋਈ ਹੈ, ਜਿਹਨੂੰ ਬੜੀਆਂ ਰੰਗ ਰੰਗ ਦੀਆਂ ਟਾਕੀਆਂ ਜੀਆਂ ਲਾਈਆਂ ਹੋਈਆਂ ਹਨ। ਫਟਕ ਮੁੰਦਰਾ ਪਹਿਰ ਚੀਰ ਦੁਆ ਕਾਨ ਕੋ। ਕਈਆਂ ਸਿੱਧਾਂ ਨੇ ਦੋ ਕੰਨ ਜੇ ਪਾੜ ਕੇ ਨਾ ਚੀਰ ਕੇ, ਦੋ ਦੋ ਕੱਚ ਦੀਆਂ ਮੁੰਦਰਾਂ ਜੀਆਂ ਪਾਈਆਂ ਹੋਈਆਂ ਹਨ। ਹੱਥ ਬਿਰਾਗਨ ਧਰੇ ਮਨੋ ਘਰ ਮਾਨ ਕੋ। ਹੱਥ ਵਿੱਚ ਬਿਰਾਗਨ ਜੀ ਧਾਰਨ ਕੀਤੀ ਹੋਈ ਹੈ, ਜਿਹਦੇ 'ਤੇ ਉਹ ਕੂਹਣੀਆਂ ਜੀਆਂ ਰੱਖ ਕੇ ਇਸ ਤਰ੍ਹਾਂ ਉਹ ਕੋਈ ਸਾਧਨਾ ਕਰਨ ਸਮੇਂ ਬੈਠ ਜਾਈਦਾ ਹੈ, ਸਹਾਰਾ ਜਿਹਾ ਹੁੰਦਾ ਹੈ, ਇੱਕ ਡੰਡਾ ਜਿਹਾ ਵਿਚਕਾਰ ਹੁੰਦਾ, ਉਹਦੇ ਉੱਪਰ ਇੱਕ ਡੰਡਾ ਜਿਹਾ ਲਾਇਆ ਹੁੰਦਾ, ਉਹਦੇ ਸਹਾਰੇ ਇਸ ਤਰ੍ਹਾਂ ਬੈਠ ਜਾਂਦੇ, ਉਹਨੂੰ ਬਰਾਗਣ ਕਹਿੰਦੇ ਨੇ। ਇੱਥੇ ਵੀ ਸ਼ਹਿਦ ਪਈ ਹੋ ਆਪਣੇ ਉਹ ਇਸ ਤਰ੍ਹਾਂ ਕਹਿੰਦੇ ਹੱਥ ਵਿੱਚ ਬਰਾਗਣ ਜੀ ਧਾਰਨ ਕੀਤੀ ਅਤੇ ਸਾਰੇ ਬੈਠੇ ਕੂਹਣੀਆਂ ਜੀ ਰੱਖ ਕੇ ਅਤੇ ਮਨ ਨੂੰ ਸਿੱਧ ਕਰਦੇ ਕਹਿੰਦੇ ਮਾਣ ਦਾ ਘਰ ਹੀ ਹੈ, ਜਾਣੀ ਹੰਕਾਰੀ ਬੈਠਾ ਹੋਇਆ ਹੈ। ਸਵੇਤ ਵਿਭੂਤ ਸਰੀਰ ਲਗਾਏ ਬਣਾਏ ਕੈ, ਇਹ ਚਿੱਟੀ ਜਿਹੀ ਸਵਾਹ ਹੈ ਨਾ, ਸ਼ਾਨ ਛੂਣ ਕੇ ਸਰੀਰ ਤੇ ਬਣਾ ਸਵਾਰ ਕੇ ਚੰਗੀ ਤਰ੍ਹਾਂ ਉਹਨਾਂ ਨੇ ਲਾਈ ਹੋਈ। ਹੋ ਸਿੰਘੀ ਲੈ ਕਰ ਮਾਹ ਬਜਾਏ ਸੁਣਾਏ ਕੈ, ਹੱਥ ਵਿੱਚ ਸਿੰਘੀ ਜੀ ਲਈ ਹੋਈ ਹੈ। ਉਹ ਇੱਕ ਸਿੰਘ ਹੁੰਦਾ, ਛੋਟੀ ਸਿੰਘੀ ਹੁੰਦੀ ਹੈ, ਸਿੰਘੀ ਜੀ ਲਈ ਹੋਈ ਹੈ ਤੇ ਉਹਨੂੰ ਕਹਿੰਦੇ ਪੰਜਾਬ ਜਾ ਕੇ ਸੁਣਾਉਂਦੇ ਦੂਸਰਿਆਂ ਨੂੰ। ਫਰੂਆ ਫੋਹਰੀ ਹੱਥ ਪਤਾਕਾ ਕਰ ਕਿਸੀ, ਆ ਮੰਗ ਕੇ ਖਾਣ ਵਾਲਾ ਹੱਥ ਵਿੱਚ ਇੱਕ ਠੂਠਾ ਜਿਹਾ ਫੜਿਆ ਹੋਇਆ ਹੈ, ਸਵਾਹ ਜੀ ਇਕੱਠੀ ਕਰਨ ਵਾਲੀ ਇੱਕ ਫੋੜੀ ਜੀ ਲਈ ਹੋਈ ਹੈ। ਇਸੇ ਤਰ੍ਹਾਂ ਕਿਸੇ ਦੇ ਹੱਥ ਵਿੱਚ ਉਹ ਝੰਡਾ ਜਿਹਾ ਲਿਆ, ਇਸ ਤਰ੍ਹਾਂ ਉਹ ਝੰਡੇ ਨੂੰ ਫੈਲਾਉਂਦਾ ਜਾ ਰਿਹਾ ਹੈ। ਕਿਸੇ ਸਹੇਲੀ ਗਰ ਪਾਏ ਕੁਪੀਨਾ ਕੱਟ ਕਸੀ, ਕਿਸੇ ਨੇ ਇਸ ਤਰ੍ਹਾਂ ਗਲ ਦੇ ਵਿੱਚ ਗੁੰਦਮਾ ਕਾਲਾ ਜਿਹਾ ਧਾਗਾ ਪਾਇਆ ਹੋਇਆ ਤੇ ਲੱਕ ਨਾਲ ਲੰਗੋਟੀ ਜੀ ਕਸੀ ਹੋਈ ਹੈ। ਮੁੱਛ ਸਮਸ ਵਿਸਾਲ ਸੀਸ ਮੁੰਡਨਤ ਕਰੇ, ਬੜੀਆਂ ਬੜੀਆਂ ਅੱਗ ਨੇ ਮੁੱਛਾਂ ਵਧਾਈਆਂ ਹੋਈਆਂ, ਦਾੜਾ ਵਧਾਇਆ ਹੋਇਆ, ਸਿਰ ਬਿਲਕੁਲ ਹੀ ਮੁੰਨਣਾ ਕੀਤੇ ਆ, ਟੁੱਟਣਾ ਕਦੀਆਂ ਉੱਟਾਂ ਦੇ ਮਟਾਰ ਗੀਆਂ। ਹੋ ਚੋਰੀ ਕਹਿੰਦੇ ਪਾਏ ਸੁਭਿਖਿਆ ਹਿਤ ਧਰੇ, ਇਸ ਤਰ੍ਹਾਂ ਕਹਿੰਦੇ ਮੋਢੇ ਵਿੱਚ ਝੋਲੀ ਜੀ ਪਾਈ ਆ ਭਿਖਿਆ ਮੰਗਣ ਵਾਸਤੇ, ਉਹ ਧਾਰਨ ਕੀਤੀ ਹੋਈ ਹੈ। ਸਰਬ ਸ਼ਕਤ ਕੋ ਧਰਤ ਗਰਭ ਉਰ ਵੱਧ ਰਹਾ, ਇਸ ਤਰ੍ਹਾਂ ਸਾਰੀਆਂ ਸ਼ਕਤੀਆਂ ਰੱਖ ਰਹੇ ਹਨ, ਧਾਰ ਰਹੇ, ਹਿਰਦੇ ਵਿੱਚ ਬੜਾ ਹੰਕਾਰ ਇਹਨਾਂ ਦੇ ਵੱਧ ਰਿਹਾ ਹੈ। ਮਹਿ ਉੱਡ ਕਰ ਜਾਏ ਹਿਰਦੈ ਤ੍ਰਿਟ ਹੋਇ ਜਹਾ, ਜਿੱਥੇ ਵੀ ਹਿਰਦੇ ਵਿੱਚ ਇੱਛਾ ਹੋਵੇ ਸ਼ਕਤੀ ਦੇ ਬਲ ਨਾਲ ਸ਼ਿਨ ਵਿੱਚ ਉੱਡ ਕੇ ਉੱਥੇ ਚਲੇ ਜਾਂਦੇ ਹਨ। ਅਨਸਮਾਨ ਹੋਇ ਜਾਨ ਪਹਾੜ ਸਮਾਨ ਕੋ, ਇਸ ਤਰ੍ਹਾਂ ਅਣੂ ਵਰਗਾ ਭਾਵ ਛੋਟਾ ਜਿਹਾ ਨਿੱਕਾ ਜਿਹਾ ਕਿਣਕਾ ਜਿਹਾ ਬਣ ਜਾਣਾ, ਕਿਣਕੇ ਸਮਾਨ ਹੋ ਜਾਣਾ ਜਾਂ ਪਹਾੜ ਦੇ ਸਮਾਨ ਬਹੁਤ ਵੱਡਾ ਸਾਰਾ ਬਣ ਜਾਣਾ। ਹੋ ਚਾਹੇ ਚਲਾਵੇ ਚੱਲ ਉੱਡੈ ਅਸਮਾਨ ਕੋ, ਜਾਣ ਤਾਂ ਕਹਿੰਦੇ ਪਹਾੜ ਨੂੰ ਵੀ ਚਲਾ ਦੇਣ, ਜਾਣੀ ਇੱਧਰ ਉੱਧਰ ਹਲਾ ਚਲਾ ਦੇਣ, ਜੇ ਚਾਹੁਣ ਤਾਂ ਅਸਮਾਨ ਨੂੰ ਵੀ ਉੱਡ ਜਾਣ ਪੰਛੀ ਵਾਂਗ ਉਡਾਰੀ ਮਾਰ ਕੇ। ਬਨਨ ਸ਼ੇਰ ਆਰ ਸਰਪ ਸਰੂਪ ਭਿਆਨਕੋ, ਸ਼ਕਤੀ ਦੇ ਬਲ ਨਾਲ ਸ਼ੇਰ ਬਣ ਜਾਣਾ ਭਿਆਨਕ ਸਰੂਪ ਵਾਲਾ, ਇਸ ਤਰ੍ਹਾਂ ਜਿਹਨੂੰ ਦੇਖ ਕਰਕੇ ਲੋਕਾਂ ਨੂੰ ਡਰ ਆਵੇ। ਮਾਨਵ ਸੇਵਕ ਕਰਨ ਦਿਖਾਏ ਡਰਾਨ ਕੋ, ਜਿਹੜੇ ਮਨੁੱਖ ਹੈ ਉਹਨਾਂ ਨੂੰ ਕਹਿੰਦੇ ਆਪਣੇ ਸੇਵਕ ਬਣਾਉਣ ਵਾਸਤੇ ਤੇ ਡਰਾਉਣ ਵਾਸਤੇ ਐਸਾ ਸ਼ੇਰ ਬਣ ਬਣ ਕੇ ਦਿਖਾਉਂਦੇ ਹਨ। ਚੌਹਦੇ ਵੈਸੇ ਜਬ ਹੈ ਲਾਏ ਆਸਨ ਸਭ, ਇਸ ਤਰ੍ਹਾਂ ਦੀਆਂ ਸ਼ਕਤੀਆਂ ਵਾਲੇ ਜਿਹੜੇ ਸਿੱਧ ਹੈ, ਜਦੋਂ ਗੋਰਖਨਾਥ ਦੇ ਚਾਰ ਸ਼ਫੇਰੇ ਆਸਨ ਜਾ ਲਾ ਕੇ ਬੈਠ ਗਏ ਹਨ। ਹੋ ਬੋਲਿਓ ਤਿੰਨ ਪ੍ਰਤ ਵਚਨ ਗੁਣਤ ਗੋਰਖ ਤਬੈ, ਸਵੇਰੇ ਜਿਹੜਾ ਗੋਰਖਨਾਥ ਉਹਨਾਂ ਦੇ ਪ੍ਰਤ ਕੀਏ ਤਾਂ ਹੀ ਵਚਨ ਬੋਲਿਆ ਹੈ, ਗੁਣਤ ਕੀਏ ਵਿਚਾਰ ਕਰਕੇ ਤਦੋਂ। ਕਬਿਤ ਨਾਨਕ ਹੈ ਤਪਾ ਇੱਕ ਮਲ ਮੂਤ ਦੇਹ ਜਾ ਕੇ, ਕਹਿਣ ਲੱਗਾ ਵੀ ਹੈ ਸਿੱਧੋ ਇੱਕ ਗੁਰੂ ਨਾਨਕ ਨਾਮ ਦਾ ਤਪਾ ਹੈ, ਕਹਿੰਦੇ ਉਹਦੀ ਜਿਹੜੀ ਦੇਹੀ ਹੈ ਮਲਮੂਤਰ ਸਹਿਤ ਹੈ, ਪਾਵਨ ਨੋਲੀ ਤੇਤੀ ਬਸਤੀ ਆਦਿਕ ਦੀ ਕਿਰਿਆ ਕਰਕੇ ਦੇਹੀ ਨੂੰ ਸ਼ੁੱਧ ਨਹੀਂ ਕੀਤਾ ਹੋਇਆ ਹੈ। ਇਸ ਤਰ੍ਹਾਂ ਮੂਲਮੂਤਰ ਸਹਿਤ ਉਹਨਾਂ ਦੀ ਦੇ, ਤੁਮਰੋ ਸਥਾਨ ਦੇਖ ਬੇ ਕਿਹਤ ਆਵਈ, ਸਿੱਧੋ ਤੁਹਾਡਾ ਜਿਹੜਾ ਇਹ ਸਥਾਨ ਸਮੀਰ ਪਰਬਤ, ਇਹਨੂੰ ਦੇਖਣ ਵਾਸਤੇ ਉਹ ਚਲਾ ਰਿਹਾ ਦੋ ਸਾਥੀਆਂ ਸਹਿਤ। ਹੋਏ ਜੋ ਸੁਜਾਨ ਕਲਾਵਾਨ ਗੁਣਵਾਨ ਵੱਡੋ, ਤੁਹਾਡੇ ਵਿੱਚੋਂ ਜਿਹੜਾ ਕੋਈ ਚੰਗਾ ਸੁਗਲ ਸੁਜਾਨ ਵਾਲਾ ਹੋਵੇ, ਕਲਾ ਵਾਲਾ ਸ਼ਕਤੀ ਵਾਲਾ ਹੋਏ, ਬਹੁਤ ਵੱਡੇ ਗੁਣਾਂ ਵਾਲਾ ਹੋਵੇ, ਪਾਦ ਕਰੈ ਤਾਂ ਸੁਜਾਏ ਜੀਤ ਕੈ ਹਟਾਵਈ, ਉਹਨਾਂ ਨਾਲ ਜਾ ਕੇ ਕਹਿੰਦੇ ਵਾਦ ਕੀ ਚਰਚਾ ਕਰੇ, ਤੇ ਹਾਂ ਜਿੱਤ ਕੇ ਉਹਨਾਂ ਨੂੰ ਪਿੱਛੇ ਹਟਾ ਆਵੇ ਮੋੜੇ ਆਵੇ ਨਾ ਤੋ ਉਪਦੇਸ਼ ਦੇ ਕੇ ਚੇਲੋ ਕਰ ਲਿਆਵੇ ਤਾ ਕੋ ਇਹ ਨਹੀਂ ਮੁੜਦੇ ਫਿਰ ਫਿਰ ਕਹਿੰਦੇ ਉਪਦੇਸ਼ ਦੇ ਕੇ ਉਹਨਾਂ ਨੂੰ ਆਪਣਾ ਚੇਲਾ ਬਣਾ ਕਰਕੇ ਲਿਆਵੇ ਇੱਥੇ ਰਲਾ ਸਿੱਧ ਮਾਹੀ ਸੋ ਅਮਰ ਪਦ ਪਾਵਈ ਸਾਡੇ ਸਿੱਧਾਂ ਵਿੱਚ ਮਿਲ ਜਾਏਗਾ ਤੇ ਇਸ ਤਰ੍ਹਾਂ ਸਾਡੇ ਵਾਂਗ ਅਮਰ ਪਦਵੀ ਪਾਵੇ ਵੱਡੀ ਉਮਰ ਵਾਲਾ ਹੋ ਜਾਏ ਬਸ ਜੇ ਤੇ ਪਾਸ ਪਇਓ ਸਭ ਕੋ ਹੁਲਾਸ ਔਰ ਗੋਰਖਨਾਥ ਦੇ ਇਰਦ ਗਿਰ ਜਿੰਨੇ ਸਿੱਧਨਾਥ ਬੈਠੇ ਹੈ ਸਭ ਨੂੰ ਜਦੋਂ ਸੁਣਾਇਆ ਸਾਰਿਆਂ ਦੇ ਹਿਰਦੇ ਵਿੱਚ ਬੜਾ ਹੁਲਾਸ ਜਿਹਾ ਹੋਇਆ ਚਾਜਾ ਚੜਿਆ ਹੈ ਖਾਏ ਕਾ ਤਮਕ ਕੋ ਮਛਿੰਦਰਿਆਂ ਅਲਾਵਈ ਉਸ ਵੇਲੇ ਕਹਿੰਦੇ ਜਿਹੜਾ ਗੋਰਖਨਾਥ ਦਾ ਗੁਰੂ ਮਛਿੰਦਰ ਨਾਥ ਗੁੱਸਾ ਜਿਹਾ ਖਾ ਕੇ ਗੁੱਸਾ ਜਿਹਾ ਕਰਕੇ ਉਹ ਬੋਲਿਆ ਹੈ ਕਬਿਤ ਕੋ ਕੈਸੋ ਕੋ ਹੋਏ ਸਭ ਜੀਤੋਂ ਜਾਏ ਤਾਂ ਕੋ ਆਪ ਕਿਸੇ ਤਰ੍ਹਾਂ ਦਾ ਕੋਈ ਹੋਏ ਸਾਰਿਆਂ ਨੂੰ ਮੈਂ ਜਾ ਕੇ ਹੁਣੇ ਜਿੱਤ ਲਵਾਂਗਾ ਆਵਨ ਨਾ ਦਹੋ ਕਦੋਂ ਚੇਲੋ ਕਰ ਲਿਆਵ ਇੱਧਰ ਨਹੀਂ ਆਉਣ ਦੇਵਾਂਗਾ ਨਹੀਂ ਅਸਵਾ ਤਾਂ ਫਿਰ ਚੇਲਾ ਬਣਾ ਕੇ ਲਿਆਵਾਂਗਾ ਦੇਹ ਕੋ ਬਣਾਓ ਬੁੱਝ ਜੋਗ ਹੂੰ ਕੋ ਬਾਤ ਕਰਾਂ ਕਿਉਂਕਿ ਜਿਹੜਾ ਸਰੀਰ ਦਾ ਮੈਂ ਬਣਾਓ ਕੀ ਇਹ ਬਣਤਰ ਪੁੱਛਾਂਗਾ ਵੀ ਇਹ ਸਰੀਰ ਕਿਵੇਂ ਬਣਿਆ ਹੈ ਇਹਦਾ ਜਿਹੜਾ ਕੋਈ ਬਣਤਰ ਹੈ ਇਹਦੇ ਵਿੱਚ ਹੱਡੀਆਂ ਕਿੰਨੀਆਂ ਮਾਸ ਕੀ ਹੈ ਨਾੜੀਆਂ ਕਿੰਨੀਆਂ ਕਹਿੰਦੇ ਇਸ ਤਰ੍ਹਾਂ ਸਰੀਰ ਦਾ ਮੈਂ ਜਿਹੜੇ ਬਣਤਰ ਪੁੱਛਾਂਗਾ ਯੋਗ ਹੂੰ ਕੋ ਬਾਤ ਕਰੂੰ ਜਿਹੜਾ ਯੋਗ ਸਾਧਨ ਹੈ ਇਹਦੇ ਸੰਬੰਧ ਵਿੱਚ ਮੈਂ ਕਹਿੰਦੇ ਬਾਤ ਕਰਾਂਗਾ ਚਰਚਾ ਕਰਾਂਗਾ ਵੀ ਕਿੰਨੇ ਤਰ੍ਹਾਂ ਦਾ ਯੋਗ ਹੁੰਦਾ ਹੈ ਜੀ ਦੱਸੋ ਕਿਉਂਕਿ ਪਹਿਲਾਂ ਗ੍ਰੰਥਾਂ ਵਿੱਚ ਇਹ ਯੋਗ ਦੀ ਜਿਹੜੀ ਕੋਈ ਹੈ ਕਿਰਿਆ ਜੀ ਇਹ ਨਹੀਂ ਲਿਖੀ ਹੁੰਦੀ ਸੀ ਅੱਜ ਕੱਲ੍ਹ ਤਾਂ ਇਹ ਬਹੁਤ ਕੁਛ ਪੁਸਤਕਾਂ ਛਪ ਗਈਆਂ ਯੋਗ ਆਸਣ ਦੇ ਸੰਬੰਧ ਉਹਨਾਂ ਦੀਆਂ ਫੋਟੋਆਂ ਜਿਹੀਆਂ ਵੀ ਆ ਗਈਆਂ ਯੋਗ ਦੇ ਆਸਣ ਜਿਵੇਂ ਆ ਵੀ ਆ ਕਪਾਲੀ ਆਸਣ ਹੈ ਪਦਮ ਆਸਣ ਹੈ ਕਵਲ ਆਸਣ ਹੈ ਜੀ ਇਹ ਸਿੰਘ ਆਸਣ ਹੈ ਇਹ ਮੋਰ ਆਸਣ ਹੈ ਉਹ 84 ਦੇ 84 ਆਸਣ ਦੇ ਫੋਟੋ ਵੀ ਹੈ ਅਤੇ ਉਹਨਾਂ ਦਾ ਲਾਉਣ ਦਾ ਢੰਗ ਤਰੀਕਾ ਵੀ ਅਤੇ ਅੱਖਰਾਂ ਰਾਹੀਂ ਲਿਖਿਆ ਹੋਇਆ ਹੈ ਇੱਥੇ ਵੀ ਇੱਕ ਪੁਸਤਕ ਜੀ ਪਈ ਹੈ ਜਿਹਦੇ ਵਿੱਚ 84 ਯੋਗ ਆਸਣ ਲਿਖੇ ਹੋਏ ਆ ਵੀ ਕਹਿੰਦੇ ਵੀ ਉਹ ਯੋਗ ਦੇ ਆਸਣ ਅਤੇ ਯੋਗ ਦੇ ਤਰੀਕੇ ਸੰਬੰਧੀ ਮੈਂ ਚਰਚਾ ਕਰਾਂ ਵੀ ਯੋਗ ਕਿੰਨੇ ਤਰ੍ਹਾਂ ਦਾ ਹੁੰਦਾ ਕਿਉਂਕਿ ਆਮ ਇਹ ਦੋ ਰਸਤੇ ਹੈ ਯੋਗ ਦੇ ਇੱਕ ਸਗਰਵਤ ਯੋਗ ਹੈ ਇੱਕ ਅਗਰਵਤ ਯੋਗ ਹੈ ਜਿਹਦੇ ਨਾਲ ਕੋਈ ਮੰਤਰ ਦਾ ਜਾਪ ਕਰਕੇ ਅਤੇ ਫਿਰ ਦਸਵੇਂ ਦੁਆਰ ਵਿੱਚ ਪ੍ਰਾਣ ਚੜ੍ਹਾਏ ਜਾਣ ਉਹਨੂੰ ਸਗਰਵਤ ਯੋਗ ਕਿਹਾ ਜਾਂਦਾ ਇੱਕ ਹੁੰਦਾ ਵੀ ਹੱਠ ਨਾਲ ਹੀ ਕੋਈ ਜਾਪ ਤੋਂ ਬਿਨਾਂ ਹੀ ਮੂੰਹ ਰਿਚ ਕਪੂਰਕ ਸਾਰੀ ਨੇਤੀ ਧੋਤੀ ਬਸਤੀ ਆਦਿਕ ਦੀ ਕਿਰਿਆ ਕਰਨੀ ਪਰ ਸਵਾਸ ਚੋਣ ਸਮੇਂ ਕੋਈ ਸੋਹੂੰ ਜਾਂ ਓਂ ਦਾ ਜਾਪ ਨਾ ਕਰਨਾ ਮੰਤਰ ਦੇ ਜਾਪ ਤੋਂ ਬਗੈਰ ਹੱਠ ਨਾਲ ਹੀ ਸਾਧਨਾ ਕਰਕੇ ਪ੍ਰਾਣ ਚੜਾਉਣੇ ਉਹਨੂੰ ਅਗਰਵਤ ਯੋਗ ਕਿਹਾ ਜਾਂਦਾ ਹੈ ਸੋ ਇਸ ਤਰ੍ਹਾਂ ਕਹਿੰਦੇ ਵੀ ਯੋਗ ਦੇ ਸੰਬੰਧ ਮੈਂ ਵਿੱਚ ਉਹਨਾਂ ਨਾਲ ਚਰਚਾ ਕਰਾਂਗਾ ਵੀ ਯੋਗ ਕਿੰਨੇ ਤਰ੍ਹਾਂ ਦਾ ਹੈ ਕੈਸੇ ਕਾ ਜਵਾਬ ਦੇ ਤਾਹੇ ਕੋ ਹਟਾਏ ਹਾਂ ਉਹ ਕਹਿੰਦੇ ਕਿਸ ਤਰ੍ਹਾਂ ਉਹ ਜਵਾਬ ਦੇਵੇਗਾ ਜਦੋਂ ਜਵਾਬ ਨਹੀਂ ਆਏਗਾ ਮੈਂ ਉਹਨੂੰ ਫਿਰ ਪਿੱਛੇ ਮੋੜ ਆਵਾਂਗਾ ਵੀ ਤੈਨੂੰ ਜਦੋਂ ਯੋਗ ਦੇ ਸੰਬੰਧ ਵਿੱਚ ਕੋਈ ਪਤਾ ਨਹੀਂ ਹੈ ਜਿਹਨੂੰ ਯੋਗ ਦੇ ਸੰਬੰਧ ਵਿੱਚ ਨਹੀਂ ਕੋਈ ਵਾਕਫੀਅਤ ਉਹ ਨਹੀਂ ਇੱਥੇ ਆ ਸਕਦਾ ਹੈ ਇਸ ਤਰ੍ਹਾਂ ਚਰਚਾ ਕਰਕੇ ਇਹਨਾਂ ਨੂੰ ਮੈਂ ਪਿੱਛੇ ਮੋੜ ਆਵਾਂਗਾ ਕਿਤ ਹੂੰ ਤੇ ਆਇਓ ਕਿਤ ਦੇਸ਼ ਜਾਇਓ ਚਾਹੇ ਸੋ ਜਾ ਕੇ ਪਹਿਲਾਂ ਪੁੱਛਾਂਗਾ ਵੀ ਤੂੰ ਕਿੱਧਰੋਂ ਆਇਆ ਕਿਸ ਦੇਸ਼ ਵਿੱਚ ਤੂੰ ਜਾਇਆ ਚਾਹੁੰਦਾ ਅੱਗੇ ਕਿਹੜੇ ਇਲਾਕੇ ਵਿੱਚ ਤੂੰ ਪੁੱਜਿਆ ਚਾਹੁੰਦਾ ਹੈ ਮਨ ਕੇ ਮਨੋਰਥ ਤਾਂ ਉਰੇ ਜੋ ਬਿਲਾਏ ਹੋ ਸਿੱਧੋ ਨਾਥੋ ਜੋ ਗੁਰੂ ਨਾਨਕ ਸਾਹਿਬ ਦੇ ਮਨ ਦੇ ਫੁਰਨੇ ਹੈ ਨਾ ਕਹਿੰਦੇ ਉਹ ਸਾਰੇ ਹਿਰਦੇ ਦੇ ਵਿੱਚ ਜਿਵੇਂ ਓੜੇ ਹੁੰਦੇ ਗਲੇ ਹੁੰਦੇ ਉਹ ਗਾਲ ਦਿਆਂਗਾ ਦੂਰ ਕਰ ਦਿਆਂਗਾ ਮੰਦੇ ਫਰਨੇ ਉਹਨਾਂ ਦੇ ਖਤਮ ਕਰਦਿਆਂਗਾ ਇਹੋ ਜਿਹੀ ਗੱਲਬਾਤ ਕਰਕੇ। ਕੀ ਜਨਾ ਅਵਾਰ ਦੀ ਜੇ ਆਇਸ ਉਚਾਰ ਜੀਤਾ, ਇਸ ਕਰਕੇ ਸਿੱਧੋ ਨਾਥੋ ਮੈਨੂੰ ਕਹਿੰਦੇ ਦੇਰੀ ਨਾ ਕਰੀਏ, ਗੁਰੂ ਨਾਨਕ ਸਾਹਿਬ ਦੇ ਕੋਲ ਜਾਣ ਵਾਸਤੇ ਆਗਿਆ ਕਰ ਦੇਈਏ ਵੀ ਤੂੰ ਚਲਾ ਜਾ। ਸਭ ਸਿੱਧ ਮੰਡਲੀ ਕੋ ਬਾਰ ਜਾਬ ਪਾਏ ਹਾਂ, ਮੈਂ ਜਾ ਕੇ ਉਹਨਾਂ ਨੂੰ ਜਿੱਤ ਲਵਾਂਗਾ, ਜਦੋਂ ਸਾਰੀ ਇਹ ਸਿੱਧ ਮੰਡਲੀ ਦਾ ਬਲ ਪਾਵਾਂਗਾ ਆਸ਼ੀਰਵਾਦ ਹਾਸਲ ਕਰਾਂਗਾ। ਦੋਹਰਾ ਗੋਰਖ ਉਰ ਹੁਲ ਸਾਇਕ ਹੈ, ਉਹ ਸਵੇਰੇ ਜਿਹੜਾ ਗੋਰਖ ਨਾਥ ਉਹਨੇ ਹਿਰਦੇ ਵਿੱਚ ਬਹੁਤ ਹੀ ਖੁਸ਼ ਆਨੰਦ ਹੋ ਕੇ ਕਿੰਨੀ ਜਾਨ ਰਜਾਏ, ਕਹਿਤਾ ਗੁਰੂ ਜੀ ਤੁਸੀਂ ਚਲੇ ਜਾਓ, ਗੁਰੂ ਨਾਨਕ ਸਾਹਿਬ ਨੂੰ ਆਪਣਾ ਸੇਵਕ ਬਣ ਕੇ ਲਿਆਓ ਇੱਥੇ। ਜਾਨੀ ਮਨ ਇਹ ਆਨ ਹੈ, ਗੋਰਖ ਨਾਥ ਨੇ ਮਨ ਵਿੱਚ ਜਾਣਿਆ ਵੀ ਇਹ ਮੇਰਾ ਜਿਹੜਾ ਮਛਿੰਦਰ ਨਾਥ ਗੁਰੂ ਹੈ ਇਹ ਬਹੁਤ ਤਾਕਤਵਰ ਹੈ, ਇਹ ਪਰ ਕਾਇਆ ਪ੍ਰਵੇਸ਼ ਕਰ ਜਾਂਦਾ ਹੈ, ਇਸ ਕਰਕੇ ਕਹਿੰਦੇ ਲੈ ਆਏਗਾ ਇਹਨਾਂ ਨੂੰ। ਜਾਂ ਕੋ ਤੇਜ ਸੁਭਾਅ, ਜਿਸ ਮੇਰੇ ਗੋਰਖ ਨਾਥ ਦਾ ਬਛਿੰਦਰ ਨਾਥ ਦਾ ਜਿਹੜਾ ਸੁਭਾਅ ਬੜਾ ਤੇਜ ਤਰਾਰਾ ਹੈ। ਜਾਂ ਗਜ ਨਿਜ ਔਰ ਗਰਭ ਕਰ, ਕਵੀ ਜੀ ਕਹਿੰਦੇ ਜਿਵੇਂ ਕਹਿੰਦੇ ਜਿਹੜਾ ਹਾਥੀ ਹਿਰਦੇ ਵਿੱਚ ਹੰਕਾਰ ਜਾ ਕਰਕੇ, ਸਿੰਘ ਜੀਤ ਨੇ ਚਾਏ, ਕਹਿੰਦੇ ਸ਼ੇਰ ਦੀ ਚਿੱਤਣ ਦੀ ਚਾਹਨਾ ਉੱਠ ਖੜੇ ਚਾ ਚੜ ਜਾਵੇ, ਮ੍ਰਿਗ ਕੋ ਪਾਠ ਹੈ ਵੰਗਾਰ ਕੈ, ਹਾਥੀ ਕਹਿੰਦੇ ਹਿਰਦੇ ਵਿੱਚ ਹੰਕਾਰ ਜਾ ਕਰਕੇ ਸ਼ੇਰ ਨੂੰ ਜਿੱਤਣ ਵਾਸਤੇ ਚਾਹਨਾ ਕਰਕੇ ਕਿਸੇ ਹਰ ਨੂੰ ਕਹਿੰਦੇ ਵੰਗਾਰ ਕੇ ਭੇਜੇ, ਜਿਹੜਾ ਮ੍ਰਿਗ ਵਰਗਾ ਬਛਿੰਦਰ ਨਾਥ ਹੈ, ਹਾਥੀ ਵਰਗਾ ਗੋਰਖ ਨਾਥ ਹੈ, ਅਤੇ ਸ਼ੇਰ ਵਰਗੇ ਗੁਰੂ ਨਾਨਕ ਸਾਹਿਬ ਹੈ, ਇਹਨਾਂ ਨੂੰ ਜਿੱਤਣ ਵਾਸਤੇ ਹਰਨਵਤ ਮਛਿੰਦਰ ਨਾਥ ਨੂੰ ਭੇਜਿਆ ਹੈ। ਸੋ ਗਮਨਿਓ ਇਹ ਪਾਏ, ਇਸ ਤਰ੍ਹਾਂ ਕਹਿੰਦੇ ਮਹਾਰਾਜ ਨੂੰ ਜਿੱਤਣ ਵਾਸਤੇ ਜਿਵੇਂ ਸ਼ੇਰ ਨੂੰ ਕੋਈ ਜਿੱਤਣ ਜਾਵੇ, ਹਰਨ ਹੁਰਨ ਜਾ ਹਰਨ ਵਰਗਾ ਆਇਆ ਏ ਮਛਿੰਦਰ ਨਾਥ। ਕਬਿਤ ਆਇਓ ਤਬ ਧਾਏ, ਗੁਰੂ ਨਾਨਕ ਸੁਹਾਏ ਜਹੈ, ਉੱਥੇ ਦੌੜ ਕੇ ਆਇਆ ਆਪਣੇ ਯੋਗ ਦੇ ਬਲ ਨਾਲ ਜਿੱਥੇ ਗੁਰੂ ਨਾਨਕ ਸਾਹਿਬ ਜੀ ਸੋਭਨੀਕ ਹੋ ਰਹੇ ਹਨ। ਬਚਨ ਅਲਾਵਾ ਬਾਲੇ ਆਇਓ ਕੌਣ ਕਾਜ ਕੋ, ਉਹਦਿਆਂ ਸਾਰੀ ਬਚਨ ਕਿਹਾ ਹੈ, ਐ ਬਾਲੇ ਐ ਬਾਲਕੇ ਕਿਹੜੇ ਕੰਮ ਤੂੰ ਇੱਧਰ ਨੂੰ ਆ ਰਿਹਾ ਹੈ, ਕਿਉਂਕਿ ਵੱਡੀ ਉਮਰ ਦਾ ਮਾਣ ਹੋਰ ਕਰਕੇ ਨਾ ਅਤੇ ਦੂਜਿਆਂ ਨੂੰ ਉਹ ਬਾਲਕੀ ਇਹ ਬੋਲਦੇ ਸਨ ਵੀ ਇਹ ਛੋਟੀ ਉਮਰ ਵਾਲੇ, ਅਸੀਂ ਸੌ ਸੌ ਦੋ ਦੋ ਚਾਰ ਚਾਰ ਸੌ ਸਾਲ ਦੀ ਉਮਰ ਦੇ ਹਾਂ। ਇਸ ਤਰ੍ਹਾਂ ਕਹਿਣ ਲੱਗਿਆ, ਹੇ ਬਾਲਕੇ ਤੂੰ ਕਿਹੜੇ ਕੰਮ ਇੱਧਰ ਨੂੰ ਆ ਰਿਹਾ ਹੈ। ਸ਼ਕਤ ਸੋ ਰਾਖੋ ਕੈਦ ਨਾਹੀ ਮੌਸਮ ਵਾਕ ਕਹੋ, ਕਹਿੰਦੇ ਇਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦੀ ਕੋਈ ਸ਼ਕਤੀ ਆਪਣੇ ਵਿੱਚ ਡੋ ਰੱਖਦੇ ਹੋ, ਆਪਣੇ ਕੋਲ ਸ਼ਕਤੀ ਰੱਖਦੇ ਅਥਵਾ ਨਹੀਂ ਰੱਖਦੇ, ਮੇਰੇ ਸਾਥ ਹੁਣੇ ਬਚਨ ਕਹੋ ਜੀ। ਸੱਚ ਹੀ ਬਖਾਨੋ ਇਹ ਬੋਲੀਏ ਨਾ ਪਾਜ ਕੋ, ਕਹਿੰਦੇ ਇਸ ਤੇ ਤੁਸੀਂ ਸੱਚ ਹੀ ਬੋਲਣਾ, ਇੱਥੇ ਕੋਈ ਝੂਠ ਨਹੀਂ ਬੋਲਣਾ ਹੈ। ਆਗਾ ਚੱਲਿਓ ਚਾਹੇ ਜਾਓ ਤੂੰ ਲੀਜੈ ਉਪਦੇਸ਼, ਗੁਰੂ ਨਾਨਕ ਬਾਲਕੇ ਜੇ ਤੂੰ ਅੱਗੇ ਚੱਲਿਆ ਚਾਹੁੰਦਾ ਹੈ ਤਾਂ ਸਾਡਾ ਕਹਿੰਦੇ ਤੂੰ ਉਪਦੇਸ਼ ਲੈ ਲਾ। ਜੋਗ ਚਾਹੋ ਜੋਗ ਲੀਜੈ, ਨਾ ਤੋ ਲੀਜੈ ਰਾਜ ਕੋ, ਜੇ ਜੋਗ ਦਾ ਤੁਸੀਂ ਉਹ ਚਾਹੁੰਦੇ ਹੈ ਸਾਰਾ ਸਿੱਖਿਆ, ਉਹ ਜੋਗ ਲੈ ਸਿੱਖਿਆ ਲੈ ਲਓ, ਉਪਦੇਸ਼ ਲੈ ਦਿਓ, ਜੇ ਜੋਗ ਨਹੀਂ ਲੈਣਾ ਚਾਹੁੰਦੇ ਇਹ ਨਹੀਂ ਕਰਨਾ ਚਾਹੁੰਦੇ ਤੇ ਸਾਡੇ ਕੋਲੋਂ ਰਾਜ ਭਾਗ ਲੈ ਲਓ। ਜੇ ਨਾ ਮਾਨੈ ਬਾਤ ਮੇਰੀ ਦੇਖੋ ਨਾ ਕੁਸ਼ਲ ਤੇਰੀ, ਇਹਨਾਂ ਦੋਹਾਂ ਵਿੱਚੋਂ ਹੇ ਗੁਰੂ ਨਾਨਕ ਸਾਹਿਬ ਬਾਲਕੇ ਜੇ ਤੁਸੀਂ ਮੇਰੀ ਗੱਲ ਨਹੀਂ ਨਾ ਮੰਨੋਗੇ ਫਿਰ ਤੇਰੀ ਖੈਰ ਸੁੱਖ ਨਹੀਂ ਹੋਵੇਗੀ। ਕਹੋ ਟੇਰ ਟੇਰ ਹਟ ਜਾਈਏ ਚਾਹੋ ਲਾਜ ਕੋ, ਇਸ ਕਰਕੇ ਮੈਂ ਤੁਹਾਨੂੰ ਉੱਚੀ ਬੋਲ ਬੋਲ ਕੇ ਕਹਿੰਦਾ ਹਾਂ, ਜੇ ਤੁਸੀਂ ਆਪਣੀ ਲਾਜ ਚਾਹੁੰਦੇ ਇੱਜ਼ਤ ਬਰੋ ਚਾਹੁੰਦੇ ਫਿਰ ਇੱਥੋਂ ਹੀ ਇੱਟੇ ਨੂੰ ਮੁੜ ਜਾਈਏ ਜੀ। ਗੁਰੂ ਮੁਸਕਾਨੇ ਮੁੱਖ ਬਚਨ ਬਖਾਨੇ, ਮਛਿੰਦਰ ਨਾਥ ਤੋਂ ਇਸ ਤਰ੍ਹਾਂ ਦਾ ਸੁਣ ਕੇ ਗੁਰੂ ਮਹਾਰਾਜ ਕਹਿੰਦੇ ਮੁੱਖੋਂ ਥੋੜਾ ਥੋੜਾ ਸੇਤਿਆਂ ਬਚਨ ਕਹੇ ਇਸ ਨੂੰ, ਜੋ ਇੱਛਾ ਹੈ ਮਛਿੰਦਰਾ ਸੋ ਮੰਗ ਨਿਜ ਲੀਜੀਏ। ਗੁਰੂ ਮਹਾਰਾਜ ਕਹਿੰਦੇ ਮਛਿੰਦਰ ਨਾਥਾ, ਜੋ ਤੇਰੇ ਦੇ ਵਿੱਚ ਇੱਛਾ ਹੈਗੀ ਉਹ ਸਾਡੇ ਕੋਲੋਂ ਆਪ ਮੰਗ ਲਈਏ। ਤੋ ਕੋ ਬਖਸ਼ਾਏ ਕਰਤਾਰ ਤੇ ਦਿਵਾਏ, ਤੈਨੂੰ ਵੀ ਕਰਤਾਰ ਪਾਸੋਂ ਸਾਰਾ ਕਹਿੰਦੇ ਬਖਸ਼ਾ ਕੇ ਦਵਾ ਦਿੰਦੇ ਮਛਿੰਦਰ ਨਾਥਾ। ਪਰ ਬੋਲ ਕੈ ਕਬੋਲ ਬੋਲ ਹਮ ਸੋ ਨਖੀ ਜੀਏ। ਕਹਿੰਦੇ ਜਿਹੜੇ ਕਬੋਲ ਜੇ ਬੋਲ ਬੋਲ ਕੇ ਖੋਟੇ ਜੇ ਬਚਨ ਬੋਲ ਬੋਲ ਕੇ ਸਾਨੂੰ ਐਵੇਂ ਨਾ ਖਜਾਈਏ। ਜਹਾਂ ਲੱਗ ਚਾਹੇ ਤਹਾਂ ਤੀਕ ਹਮ ਜਾਹੇ, ਜਿੱਥੋਂ ਤੱਕ ਸਾਡੀ ਚਾਹਨਾ ਹੋਊਗੀ ਉੱਥੋਂ ਤੱਕ ਅਸੀਂ ਜਾਵਾਂਗੇ। ਔਰ ਤੇਰੇ ਕਹੇ ਹਟੈ ਨਾਹ ਸੱਚ ਓ ਭਤੀਜੀਏ। ਓ ਮਛਿੰਦਰ ਨਾਥਾ, ਤੇਰੇ ਕਹੇ ਅਸੀਂ ਹਟਾਂਗੇ ਨੀ ਮੁੜਾਂਗੇ ਨੀ, ਇਹ ਸਾਡਾ ਜਿਹੜਾ ਬਚਨ ਹੈ ਇਹਦੇ ਤੇ ਭਤੀਜੀਏ ਨੇਚਾ ਯਕੀਨ ਕਰ ਲਈਏ। ਰਾਜ ਨਹਿ ਲੇਉ ਉਪਦੇਸ਼ ਤੋ ਕੋ ਦੇਉ। ਓ ਮਛਿੰਦਰ ਨਾਥ, ਰਾਜ ਭਗਨੀ ਤੇਰੇ ਕੋਲੋਂ ਲਵਾਂਗੇ, ਸਗੋਂ ਤੈਨੂੰ ਕਹਿੰਦੇ ਉਪਦੇਸ਼ ਦੇਵਾਂਗੇ ਅਸੀਂ। ਅਬ ਐਸੋ ਮੋਕੋ ਚੀਨ ਜੀ ਜਾਨੀਏ ਸੋ ਕੀਜੀਏ। ਮਛਿੰਦਰ ਨਾਥ, ਤੂੰ ਇਸ ਤਰ੍ਹਾਂ ਦਾ ਮੈਨੂੰ ਜਾਣ ਲਾ ਤੇ ਆਪਣੇ ਜੀਵ ਜਿਵੇਂ ਜਾਣਦਾ ਉਵੇਂ ਕਰ ਲੈ। ਜੇ ਸਾਡੇ ਕੋਲੋਂ ਰਾਜ ਲੈਣਾ, ਸਾਡੇ ਕੋਲੋਂ ਕੋਈ ਵਸਤੂ ਲੈਣੀ ਲੈ ਲੈ, ਅੱਜ ਤੈਨੂੰ ਅਸੀਂ ਉਪਦੇਸ਼ ਦੇਵਾਂਗੇ। ਐਸੇ ਸੁਣ ਬੈਨ ਰੇ ਸਕੀਨੀ ਬਿਨ ਚੈਨ ਪਏ। ਇਸ ਤਰ੍ਹਾਂ ਦੇ ਮਹਾਰਾਜ ਦੇ ਮੁਖ ਤੋਂ ਬਚਨ ਸੁਣ ਕੇ ਇਸ ਨੇ ਗੁੱਸਾ ਜਿਹਾ ਕੀਤਾ ਹੈ। ਇਸ ਤਰ੍ਹਾਂ ਐਸੇ ਚੀਨ ਐਸੋ ਸੁਣ ਬੈਨ ਰੇ ਸਕੀਨੀ ਬਿਨ ਚੈਨ ਪਏ। ਇਸ ਤਰ੍ਹਾਂ ਸੁਣ ਕੇ ਇਹਨੇ ਗੁੱਸਾ ਜਿਹਾ ਕੀਤਾ ਤੇ ਬਹੁਤ ਹੀ ਚੈਨ ਤੋਂ ਬਿਨਾਂ ਅਸ਼ਾਂਤ ਜਾ ਬੇਚੈਨ ਜਾ ਹੋ ਗਿਆ ਹੈ ਮਛਿੰਦਰ ਨਾਥ। ਅਰੁਣ ਕੁਨੈਨ ਮੁਖ ਬਚਨ ਬਖਾਨਿਆ, ਅੱਖਾਂ ਜੀਆਂ ਦੋਵੇਂ ਲਾਲ ਕਰਕੇ ਤੇ ਮੁਖੋਂ ਬਚਨਿਆ ਕਿਆ ਮਛਿੰਦਰ ਨਾਥ ਨੇ। ਕਿਤ ਦਿਨ ਰਾਤ ਸਵਾਸ ਕੇਤੀ ਨਸਾ ਮੱਧ ਮਾਸ, ਗੁਰੂ ਨਾਨਕ ਬਾਲ ਕੇ ਮੈਨੂੰ ਦੱਸੋ ਜਿਹੜੇ ਦਿਨ ਰਾਤ ਦੇ ਸਵਾਸ ਕਿੰਨੇ ਆ ਜਾਂਦੇ ਆ ਇਸ ਸਰੀਰ ਵਿੱਚੋਂ, ਤੇ ਆ ਸਰੀਰ ਦੇ ਵਿੱਚ ਜਿਹੜਾ ਮਾਸ ਇਹਦੇ ਵਿੱਚ ਕਿੰਨੀਆਂ ਨਾੜੀਆਂ ਹਨ ਸਾਰੀਆਂ ਗਿਣਤੀ ਵਿੱਚ। ਅੰਗੂਰੀ ਕਤਾਕ ਤਾਕ ਮੁੱਖ ਕੈਸੇ ਸੰਦ ਜਾਣਿਆ, ਜਿਹੜਾ ਮੂੰਹ ਦਾ ਕਹਿੰਦੇ ਦਰਵਾਜ਼ਾ ਕਿੰਨੀਆਂ ਉਂਗਲਾਂ ਹੈ, ਤੇ ਸਰੀਰ ਦੇ ਜਿਹੜੇ ਸੰਦ ਹੈ ਜੋੜ ਹੈ ਉਹ ਕਿਸਨੇ ਜਾਣੇ ਜਾਂਦੇ ਹੈ। ਸਰੀਰ ਦੇ ਜੋੜ ਦੱਸ, ਮੂੰਹ ਦਾ ਦਰਵਾਜ਼ਾ ਦੱਸ, ਦਿਨ ਰਾਤ ਦੇ ਜਿਹੜੇ ਸਵਾਸ ਆਉਂਦੇ ਉਹ ਦੱਸ ਕਿੰਨੇ ਆਉਂਦੇ ਨੇ। ਕੋਠਰੀ ਕਾ ਰੋਮ ਕੇ ਤੇ ਪੱਲਵ ਕਤਲੀ ਕਹੋ, ਸਰੀਰ ਦੇ ਵਿੱਚ ਕਿੰਨੀਆਂ ਕੋਠੜੀਆਂ ਜਿਨ੍ਹਾਂ ਵਿੱਚ ਮਨ ਟਿਕਦਾ ਜਾ ਜਾ ਕੇ ਥੋੜਾ ਥੋੜਾ, ਤੇ ਸਰੀਰ ਦੇ ਉੱਪਰ ਰੋਮ ਕਿੰਨੇ ਨੇ, ਵਾਲ ਕਿੰਨੇ ਨੇ, ਇਸੇ ਤਰ੍ਹਾਂ ਪੱਲਵ ਕਾ ਤਿੱਲੀ ਕਹੋ, ਜਿਹੜੀ ਆ ਸਰੀਰ ਦੇ ਵਿੱਚ ਤਿੱਲੀ ਜੀ ਹੈ ਝਿੱਲੀ ਜੀ ਹੈ, ਇਹ ਕਿੰਨੀ ਉਂਗਲੀਆਂ ਦੀ ਹੈ। ਘਰ ਜਾ ਕੇ ਅੰਗੂਰੀ ਬਤਾਏ ਪਹਿਚਾਨੀਏ, ਇਸੇ ਤਰ੍ਹਾਂ ਚੰਗੀ ਤਰ੍ਹਾਂ ਪਛਾਣ ਕੇ ਸਮਝ ਕੇ ਜਿਹੜਾ ਸਰੀਰ ਦੇ ਵਿੱਚ ਕਲੇਜਾ ਹੈ ਉਹ ਕਿੰਨੀਆਂ ਕੁ ਉਂਗਲਾਂ ਦਾ ਉਹ ਵੀ ਦੱਸੋ ਜੀ। ਦੇਹੀ ਕੋ ਬਿਰਤਾਂਤ ਕਹੋ ਜੇ ਤੂੰ ਅੱਗ ਜਾਏ ਜਹੋ, ਫਿਰ ਕਹਿੰਦੇ ਦੇਹ ਦਾ ਸਾਰਾ ਕਹਿੰਦੇ ਹਾਲ ਦੱਸ ਵੀ ਇਹ ਦੇਹ ਕਿੰਨੇ ਤੱਤਾਂ ਦੀ ਬਣੀ ਹੈ, ਇਹਦੇ ਵਿੱਚ ਪ੍ਰਕਿਰਤੀਆਂ ਕਿੰਨੀਆਂ ਹਨ, ਇਹ ਸਾਰਾ ਸਰੀਰ ਦਾ ਹਾਲ ਚਾਲ ਚਾਲ ਦੱਸ, ਫੇ ਜੇ ਤੂੰ ਅੱਗੇ ਜਾਇਆ ਚਾਹੁੰਦਾ ਹੈ। ਭੂਲ ਜਾਹੈ ਕਹੋ ਨਹਿ ਕਰੋ ਤੋਰ ਹਾਨਿਆ, ਇਹ ਕਹਿੰਦੇ ਦੱਸਣ ਸਮੇਂ ਤੂੰ ਭੁੱਲ ਜਾਏਗਾ ਫਿਰ ਵੀ ਮੈਂ ਤੇਰੀ ਹਾਨੂ ਕਰੂੰਗਾ, ਜੇ ਤੂੰ ਕਹੋ ਨਾਹੀਂ, ਜੇ ਤੂੰ ਨਹੀਂ ਕਹੇਗਾ ਨਹੀਂ ਦੱਸੇਗਾ ਫਿਰ ਵੀ ਹਾਨੀ ਕਰੂੰਗਾ। ਬਿੰਸਤ ਚਤਰ ਹੈ ਹਜ਼ਾਰ ਦਿਨ ਰਾਤ ਸਵਾਸ, ਮਹਾਰਾਜ ਬੋਲੇ ਉਹ ਮਛਿੰਦਰ ਨਾਲ ਸੁਣ ਲਾ, ਦਿਨ ਤੇ ਰਾਤ ਵਿੱਚ 24,000 ਸਵਾਸ ਇਸ ਸਰੀਰ ਵਿੱਚ ਆ ਜਾਂਦੇ ਹਨ। 900 ਨਸ ਕੋਠਰੀ 72 ਪਰਮਾਨੀ, ਸਰੀਰ ਦੇ ਵਿੱਚ ਕਹਿੰਦੇ 900 ਨਾੜੀਆਂ ਹਨ ਸਾਰੀਆਂ, ਤੇ ਸਰੀਰ ਦੇ ਵਿੱਚ ਹੀ ਆ ਜਿਹੜੀਆਂ ਮਨ ਦੇ ਟਿਕਣ ਵਾਲੀਆਂ ਰਹਿਣ ਵਾਲੀਆਂ 72 ਕੋਠੜੀਆਂ ਹਨ। ਜੇ ਉਹ ਭਗਤਾਂ ਬਾਣੀ 72 ਕਰ ਇੱਕ ਪੁਰਖ ਸੁਹਾਇਆ ਨਾ ਸਾਧਸੁਰ ਨਵਖੰਡ 72, ਉਹੀ ਭਾਵ ਹੈ ਸਰੀਰ ਦੇ ਵਿੱਚ ਕਹਿੰਦੇ 72 ਕੋਠੜੀਆਂ ਹਨ। ਅੰਗੂਰੀ ਚਤੁਰ ਮੁੱਖ ਤਾਕ ਨੀਲ ਕੋਟਰੋਮ, ਇਸੇ ਤਰ੍ਹਾਂ ਕਹਿੰਦੇ ਮੂੰਹ ਦਾ ਦਰਵਾਜ਼ਾ 4 ਉਂਗਲਾਂ ਦਾ ਜੇਦਾ ਹੈ, ਅਤੇ ਨੀਲ ਕੋਟ ਨੋਮ, ਇੱਕ ਨੀਲ ਕਹਿੰਦੇ, ਇੱਕ ਕਰੋੜ ਨੀਲ ਕਹਿੰਦੇ ਸਾਰ ਰੋਮ ਹਨ ਸਾਰੇ ਸਰੀਰ ਤੇ, 16 ਸਹਸ ਹੰਦ ਤਿੱਲੀ ਪੱਲਵ 12 ਜਾਨੀਏ, ਇਸ ਤਰ੍ਹਾਂ ਕਹਿੰਦੇ 1600 ਸਰੀਰ ਦੇ ਵਿੱਚ ਜੋੜ ਹਨ। ਜਿਹੜੀ ਤਿੱਲੀ ਹੈ ਉਹ 12 ਉਂਗਲਾਂ ਦੀ ਤੂੰ ਜਾਣ ਲਈਏ, ਆਂਗੁਰੀ ਕਰੇ ਜੋ 8 ਐਸ ਦੇ ਹੀ ਠਾਠ ਸਾਹਿਬ, ਸੁੰਦਰ ਨਾਥਾ ਜਿਹੜਾ ਸਰੀਰ ਦੇ ਵਿੱਚ ਕਿਲੇਜਾ ਉਹ 8 ਉਂਗਲਾਂ ਦਾ ਹੈ। ਇਸ ਤਰ੍ਹਾਂ ਇਹ ਸਾਰੇ ਸਰੀਰ ਦੀ ਠਾਠ ਕੀ ਹੈ, ਬਣਤਰ ਜੀ ਬਣੀ ਹੋਈ ਹੈ। ਪੂਜ ਬੇ ਕੀ ਚਾਹ ਔਰ ਮੋਹ ਸੋ ਬਖਾਨੀ, ਸੁੰਦਰ ਨਾਥ ਜੇ ਹੋਰ ਪੁੱਛਣ ਦੀ ਪੁੱਛਣ ਦੀ ਤੈਨੂੰ ਇੱਛਾ ਨਾ ਹੋਰ ਵੀ ਪੁੱਛ ਲਈ ਉਹ ਵੀ ਦੱਸ ਦਿਆਂਗੇ ਤੈਨੂੰ। ਗਜ ਦੰਤ ਮ੍ਰਿਗ ਸਿੰਘ ਡਰੈ ਨਾ ਡਰਾਏ ਤਾਂ ਕੇ, ਕਹਿੰਦੇ ਜਿਹੜਾ ਜਿਹੜਾ ਸ਼ੇਰ ਹੁੰਦਾ ਹੈ ਨਾ ਉਹ ਜੇ ਦੰਦ ਹਾਥੀ ਜੇ ਕੱਢ ਕੱਢ ਕੇ ਡਰਾਵੇ ਵੱਡੇ ਵੱਡੇ ਉਹਦੇ ਡਰਾਇਆ ਨਹੀਂ ਡਰਦਾ। ਇਸੇ ਤਰ੍ਹਾਂ ਜਿਹੜਾ ਹਰਨ ਜਾ ਆਪਣੇ ਸਿੰਘ ਵੱਡੇ ਵੱਡੇ ਦਿਖਾ ਕੇ ਸ਼ੇਰ ਨੂੰ ਡਰਾਵੇ, ਸ਼ੇਰ ਨਹੀਂ ਡਰਦਾ ਹੁੰਦਾ। ਕੇਹਰੀ ਅਤੋਲ ਬਾਲ ਹੋਏ ਕੈਸੇ ਹਾਨੀਏ, ਕਿਉਂਕਿ ਜਿਹੜਾ ਕੇਹਰੀ ਸ਼ੇਰ ਹੁੰਦਾ ਉਹਦੇ ਵਿੱਚ ਤੋਲਣ ਤੋਂ ਬਹਿਤ ਬਲ ਹੁੰਦਾ, ਉਹਦੀ ਕਿਸੇ ਕਿਵੇਂ ਹਾਨੀ ਹੋ ਸਕਦੀ ਹੈ। ਉਹ ਹਾਥੀ ਦੇ ਦੰਦਾਂ ਤੋਂ ਅਤੇ ਹਰਨ ਦੇ ਸਿੰਘ ਤੋਂ ਭਲਾ ਸ਼ੇਰ ਕਿੱਥੇ ਡਰਦਾ ਹੈ। ਆਪ ਜਿਹੜੀ ਅੱਖਾਂ ਜੀਆਂ ਲਾਲ ਲਾਲ ਕਰਕੇ ਤੁਸੀਂ ਪੁੱਛਦੇ ਹਾਂ ਜਾਂ ਆਸ ਯੋਗ ਦੇ ਸਾਧਨ ਜੇ ਪੁੱਛਦੇ ਹਾਂ, ਇਹ ਅਸੀਂ ਨਹੀਂ ਕੋਈ ਡਰਦੇ ਹਾਂ ਤੋ ਹੱਥ। ਸਿੱਧ ਲਾਇਓ ਚਾਹੇ ਨਹੀਂ ਲਗਤ ਸ਼ਕਤ ਕੱਛ, ਆਏ ਸ਼ਕਤੀ ਜੀ ਲਾਇਆ ਚਾਹੁੰਦਾ ਮਛਿੰਦਰ ਨਾਥ, ਪਰ ਮਹਾਰਾ ਉੱਪਰ ਇਹਦੀ ਕੋਈ ਸ਼ਕਤੀ ਲੱਗਦੀ ਨਹੀਂ, ਕੰਮ ਨਹੀਂ ਕਰਦੀ। ਜੈਸੇ ਹੈ ਪਪੀਲ ਕਾ ਪਹਾੜ ਕੋ ਉਚਾਤ ਹੈ, ਇਸ ਤਰ੍ਹਾਂ ਕਹਿੰਦੇ ਨਿੱਕੀ ਜੀ ਪੀੜੀ ਕੋਈ ਪਹਾੜ ਨੂੰ ਚੁੱਕਣਾ ਚਾਹੇ ਤੇ ਉਹ ਪਹਾੜ ਚੁੱਕ ਸਕਦੀ ਹੈ। ਗੁਰੂ ਮਹਾਰਾ ਪਹਾੜ ਵਰਗੇ ਹੈ, ਇਹ ਕੀੜੀ ਵਰਗਾ ਆਪਣੀ ਤਾਕਤ ਨਾਲ ਮਹਾਰਾ ਨੂੰ ਚੁੱਕਣਾ ਜਾ ਚਾਹੁੰਦਾ ਹੈ। ਸਭਾ ਬਿਦ ਜੋਹ ਦੇਖ ਆਪ ਤੇ ਬਸੇਖ ਲੱਖ, ਸਤਰਾਂ ਕਰਕੇ ਚੰਗੀ ਤਰ੍ਹਾਂ ਜੋ ਜੂ ਕੇ ਨਾ ਤੇ ਆਪ ਤੋਂ ਬਈ ਬਹੁਤ ਵੱਡੇ ਹਨ ਮੇਰੇ ਗੁਰੂ ਨਾਨਕ ਸਾਹਿਬ ਜਾਣ ਕੇ, ਲੱਜਤ ਹਟ ਜਾਤ ਹਿਰਦੇ ਪਛਤਾਤ ਹੈ, ਆਪ ਸ਼ਰਮ ਜਾ ਹੋਇਆ ਪਿੱਛੇ ਨੂੰ ਮੜ ਗਿਆ ਹਿਰਦੇ ਵਿੱਚ, ਮਛਿੰਦਰ ਨਾਥ ਬਹੁਤ ਪਛਤਾਉਂਦਾ ਵੀ ਗੱਲ ਨਹੀਂ ਬਣੀ ਹੈ। ਗੋਰਖ ਘਟਿਗ ਜਾਏ ਵਚਨ ਅਲਾਏ ਐਸੇ, ਆਪਣੇ ਚੇਲੇ ਗੋਰਖਨਾਥ ਦੇ ਕੋਲ ਜਾ ਕੇ ਇਸ ਤਰ੍ਹਾਂ ਮਛਿੰਦਰ ਨਾਲ ਨੇ ਬਚਨ ਕਹੇ, ਹਮ ਤੇ ਨਾ ਛੋਟੋ ਜੇ ਉਹ ਮਨ ਹਮ ਬਾਤ ਹੈ, ਗੋਰਖਨਾਥ ਚੇਲੇ ਸਾਡੇ ਨਾਲੋਂ ਕੋ ਗੁਰੂ ਨਾਨਕ ਛੋਟਾ ਨਹੀਂ ਹੈ, ਇਸ ਕਰਕੇ ਸਾਡੀ ਗੱਲਬਾਤ ਨੂੰ ਮੰਨ ਲਵੇ। ਉੱਚੇ ਅੱਤ ਬੋਲ ਬੋਲੇ ਮਾਨ ਤੇ ਨਾ ਡੋਲੇ ਕਾਬ, ਕਹਿੰਦੇ ਉੱਚੇ ਉਹਨਾਂ ਨੇ ਬੜੇ ਅਵਸਥਾ ਦੇ ਬਚਨ ਬੋਲੇ ਹੈ, ਮਨ ਕਰਕੇ ਉਹ ਕਿਸੇ ਤਰ੍ਹਾਂ ਕਹਿੰਦੇ ਡਾਵਾਂ ਡੋਲੀ ਹੋਏ ਨੀ, ਡੋਲੇ ਹੀ ਨੀ ਹੈ ਸਾਗਰ, ਕਦੇ ਡੋਲਣਗੇ ਸਾਗਰ ਗੰਭੀਰ ਜਾਂ ਅਥਾਹ ਕਰਾ ਮਾਤ ਹੈ, ਸਮੁੰਦਰ ਬਹੁਤ ਡੂੰਘਾ ਹੁੰਦਾ ਇਸ ਥਾਂ ਤੋਂ ਰਹੇ ਸੀ ਉਹਨਾਂ ਦੇ ਅੰਦਰ ਕਰਾ ਮਾਤ ਹੈ, ਲੋਹੇ ਰੀਪਾ ਬੈਸਾ ਤੈ ਹੈ ਬੈਨ ਸੁਣ ਐਸਾ ਕਹਿ ਹੈ। ਮਛਿੰਦਰ ਨਾਥ ਤੋਂ ਇਸ ਤਰ੍ਹਾਂ ਮਹਾਰਾਜ ਦੀ ਮਹਿਮਾ ਦੇ ਬਚਨ ਸੁਣ ਕੇ ਉੱਥੇ ਲੋਹਾ ਰੀਪਾ ਕਹਿੰਦੇ ਸਿੱਧ ਬੈਠਾ ਸੀ ਉਹ ਸੁਣ ਕੇ ਬਚਨਾਂ ਨੂੰ, ਦੇਖੋ ਸੋ ਕੈਸਾ ਮੋਕ ਆਇਸ ਉਚਾਰੀਏ, ਕਹਿ ਦੇਹੋ ਸੋ ਕੈਸਾ, ਮੈਨ ਕਹਿਣ ਲੱਗਾ ਮੈਂ ਦੇਖਦਾ ਕੈਸਾ ਹੈ ਗੁਰੂ ਨਾਨਕ, ਮੈਨੂੰ ਗੋਰਖਨਾਥ ਜੀ ਅਥਵਾ ਹੀ ਸਿੱਧੋ ਆਗਿਆ ਉਚਾਰੀਏ ਜਾਣ ਦੀ। ਗੋਰਖ ਪ੍ਰਸਾਦ ਪਾਏ ਜੀ ਤੋਂ ਸਭ ਬਾਤ ਦੇ, ਸਿੱਧਾ ਨਾਥਾ ਨੂੰ ਕਹਿੰਦਾ ਗੁਰੂ ਗੋਰਖ ਦੀ ਕਿਰਪਾ ਪਾ ਕੇ ਤੇ ਮੈਂ ਸਭ ਤਰ੍ਹਾਂ ਕਰਕੇ ਚਰਚਾ ਜਾਂ ਝਗੜਾ ਕਰਕੇ ਉਹਨਾਂ ਨੂੰ ਜਿੱਤ ਲਵਾਂਗਾ। ਕਹਿ ਸਭ ਸਿੱਧ ਤਾਬ ਤੁਮਹੀ ਸਿਧਾਰੀਏ, ਆ ਸੁਣ ਕੇ ਲਾਹਰੀ ਪੇ ਤੋਂ ਸਾਰੇ ਸਿੱਧ ਕਹਿਣ ਲੱਗੇ ਚੰਗਾ ਵੀ ਤੂੰ ਹੀ ਚਲੇ ਜਾਈਏ ਫਿਰ, ਆਵਾ ਚੱਲ ਪਾਸ ਜਾ ਬੈਸ ਸੁਖ ਰਾਸ ਜਾ ਕੇ, ਲੋਹਾਰੀ ਪਾਸ ਸਿੱਧ ਚੱਲ ਕੇ ਆਇਆ ਜਿੱਥੇ ਸੁਖਾਂ ਦੇ ਖਜ਼ਾਨਾ ਰੂ ਸਤਿਗੁਰੂ ਜੀ ਬੈਠੇ ਹੋਏ ਹੈ, ਜਾ ਕੇ ਬਚਨ ਬਿਲਾਸ ਭਾਵ ਅਪਦਾ ਨਿਵਾਰੀਏ। ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੋ ਸੁਰਤਾ ਜਨੋ, ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਬਿਲਾਸਾਂ ਨਾਲ ਹੀ ਸੰਸਾਰ ਦੀ ਜਿਹੜੀ ਵਿਵਤਾ ਮੁਸੀਬਤ ਵਿਰਤ ਹੋ ਜਾਂਦੀ ਉਹਨਾਂ ਕੋਲ ਆ ਗਿਆ ਇਹ। ਬਾਲੇ ਹੈ ਆਦੇਸ਼ ਮੁਸਕਾਨੇ ਗੁਰ ਦੇਖ, ਆਉਂਦਿਆ ਸਾਰੇ ਲੋਹਾਰੀ ਪਾ ਬੋਲਿਆ ਹੇ ਬਾਲ ਕੇ ਆਦੇਸ਼, ਮਹਾਰਾਜ ਕਹਿੰਦੇ ਉਸ ਵੇਲੇ ਇਹਦੇ ਵੱਲੀ ਦੇਖ ਕੇ ਆਇਆ, ਥੋੜਾ ਜਾ ਮੁਸ਼ਕਰਾਏ, ਥੋੜਾ ਜਾ ਹੱਸੇ ਹਨ। ਏਕੰਕਾਰ ਕੋ ਆਦੇਸ਼, ਆਓ ਬੈਸ ਜੋਗ ਕਾਰੀਏ। ਮਹਾਰਾਜ ਕਹਿੰਦੇ ਲੋਹਾਰੀ ਪਾਜੀ, ਜੋਗ ਸਾਧਨਾ ਕਰਨ ਵਾਲੇ, ਆਓ ਜੀ ਬੈਠੀਏ ਇੱਥੇ। ਨਾਮ ਕੌਣ ਧਾਮ ਕੌਣ, ਕਿਤੋਂ ਕਿਤ ਗੌਣ ਆਬ। ਉਸ ਵੇਲੇ ਲੋਹਾਰੀ ਪਾ ਬੋਲਿਆ, ਤੁਹਾਡਾ ਨਾਮ ਕਿਹੜਾ ਹੈ ਜੀ, ਤੁਹਾਡਾ ਘਰ ਕਿੱਥੇ ਹੈ ਜੀ, ਕਿੱਧਰ ਨੂੰ ਤੁਸੀਂ ਹੁਣ ਗਾਉਣ ਕੀ ਚਾਲਾਂ ਮਾਰਿਆ, ਕਿੱਧਰ ਨੂੰ ਜਾ ਰਹੇ ਹੋ। ਵੇਖ ਤੇਰ ਕੌਣ, ਦੇਸ਼ ਕੌਣ ਹੈ ਬਤਾਈਏ। ਤੇਰੇ ਸਰੀਰ ਤੇ ਪੇ ਕਿਹੜਾ ਧਾਰਿਆ ਹੋਇਆ ਹੈ, ਇਸੇ ਤਰ੍ਹਾਂ ਦੇਸ਼ ਕੌਣ ਬਤਾਈਏ, ਕਿਹੜਾ ਦੇਸ਼ ਕਿਹੜਾ ਇਲਾਕਾ ਮੈਨੂੰ ਦੱਸੀਏ ਜੀ। ਨਾਨਕ ਹੈ ਨਾਮ ਜਹਾਂ ਅਨਹਦ ਧੁਨ ਧਾਮ। ਮਹਾਰਾਜ ਕਹਿੰਦੇ ਲੋਹਾਰੀ ਪੇ ਸਿੱਧ, ਸਾਡਾ ਨਾਮ ਨਾਨਕ ਦੇਵ ਹੈ, ਜਿੱਥੇ ਕਹਿੰਦੇ ਅਨਾਹਦ ਧੁਨੀ ਅੱਠੇ ਪੈਰ ਹੁੰਦੀ ਰਹਿੰਦੀ ਸਤਨਾਮ ਕੀਰਤਨ ਦੀ, ਉਹ ਐਸਾ ਜਿਹੜਾ ਘਰ ਸਾਧ ਸੰਗਤ ਹੈ ਉਹ ਸਾਡਾ ਅਸਲੀ ਰਹਿਣ ਵਾਲਾ ਘਰ, ਸਾਧ ਸੰਗਤ ਵਿੱਚ ਰਹਿੰਦੇ ਜਿੱਥਾ ਕਿੱਥੇ ਕੀਰਤਨ ਹੁੰਦਾ ਹੈ। ਜਾਵ ਕਰ ਤਾਰ ਸ਼ਾਮ ਸੁਖ ਦਸਹਾਈਏ। ਜਿਹੜਾ ਤੂੰ ਜਾਣ ਸੰਬੰਧੀ ਪੁੱਛਦਾ, ਕਹਿੰਦੇ ਕਰਤਾਰ ਵਾਹਿਗੁਰੂ ਦੇ ਕੋਲ ਸ਼ਰਨ ਵਿੱਚ ਲਾਂਘੇ, ਵਾਹਿਗੁਰੂ ਦੀ ਸ਼ਰਨ ਵਿੱਚ ਜਾ ਰਹੇ ਹਾਂ, ਇਸ ਕਰਤਾਰ ਦੀ ਜਿਹੜੀ ਸ਼ਰਨ ਹੈ ਸੁਖ ਦੇਣ ਵਾਲੀ ਹੈ ਤੇ ਬਹੁਤ ਸੋਭਨੀਕ ਹੈ। ਦੇਸ਼ ਹੈ ਬੇਗਮਪੁਰ, ਵੇਖ ਏਕੰਕਾਰੀ ਮੋੜ। ਸਾਡਾ ਜਿਹੜਾ ਰਹਿਣ ਵਾਲਾ ਇਲਾਕਾ ਕਹਿੰਦੇ ਬੇਗਮਪੁਰਾ, ਸੱਚਖੰਡ ਵਿੱਚ ਅਸੀਂ ਰਹਿਣ ਵਾਲੇ ਹਾਂ, ਤੇ ਇੱਕ ਓਂਕਾਰ ਦਾ ਸਰੀਰ ਤੇ ਭੇਕ ਧਾਰਿਆ, ਜਿਹੋ ਜਿਹਾ ਵਾਹਿਗੁਰੂ ਨੇ ਕਹਿੰਦੇ ਸਰੀਰ ਤੇ ਸਾਰਾ ਬਖਸ਼ਿਆ ਰੋਮ ਦਾੜਾ, ਉਸੇ ਤਰ੍ਹਾਂ ਅਸੀਂ ਸਹੀ ਸਲਾਮ ਸੂਰਤ ਰੱਖੀ ਹੋਈ ਹੈ, ਕੰਚੀ ਕੁੰਚੀ ਨੀ ਫੇਰੀ ਇਸ ਤੇ। ਪੂਜ ਬੇ ਕੀ ਚਾਹੇ ਔਰ ਔਰ ਸੋਹ ਲਾਈਏ। ਹੋ ਲੋਹਾਰੀ ਭਾਜੇ, ਕਿ ਕਹਿੰਦੇ ਹੋਰ ਪੁੱਛਣ ਦੀ ਚਾਹ ਨਾ ਤੇ ਲਾਈਏ, ਕੀ ਆਖੀਏ ਜੀ, ਮੈਨੂੰ ਕਹੀਏ ਜੀ। ਆਵਤ ਉਹ ਧਾਏ ਧਾਏ ਮਤਸਰ ਰੋਗ ਕਾਏ। ਕਹਿੰਦੇ ਤੁਹਾਡੇ ਸਰੀਰ ਨੂੰ ਈਰਖਾ ਦਾ ਲੋਗ ਲੱਗਿਆ ਹੋਇਆ, ਕਿਤੇ ਗੋਰਖਨਾਥ ਆ ਜਾਂਦਾ, ਕਿਤੇ ਮਿਛਤਰ ਆ ਜਾਂਦਾ, ਕਿਤੇ ਤੇਰੇ ਵਰਗਾ ਲੋਹਾਰੀ ਪਾ ਦੌੜ ਦੌੜ ਕੇ ਆਈ ਜਾਂਦੇ ਹਾਂ, ਈਰਖਾ ਦਾ ਰੋਗ ਲੱਗਿਆ ਸਰੀਰ ਨੂੰ ਬੜਾ ਭਾਰੀ। ਤਾਂ ਕੋ ਉਪਚਾਰ ਕੀ ਜਾ ਜੋਗ ਨਾ ਲਜਾਈਏ। ਮਹਾਰਾਜ ਕਹਿੰਦੇ ਈਰਖਾ ਰੂਪੀ ਰੋਗ ਦਾ ਇਲਾਜ ਕਰ ਲਈਏ, ਐਵੇਂ ਜੋਗ ਨੂੰ ਨਾ ਸ਼ਰਮਸ਼ਾਰ ਕਰੀਏ। ਖਾਏ ਰਿਸ ਬੋਲਿਓ ਜੋਗ, ਓਜ ਝੱਕ ਝੋਲਿਓ ਨੇ ਜੋ। ਖਰੀ ਜੀ ਸੁਣ ਕੇ ਫਿਰ ਲੋਹਾਰੀ ਪਾ ਗੁੱਸਾ ਜਾ ਖਾ ਬੋਲਿਆ ਹੈ, ਆਪਣਾ ਜਿਹੜਾ ਯੋਗ ਦਾ ਬਲ ਸੀ ਉਹਨੂੰ ਕਹਿੰਦੇ ਹਿਲਾਇਆ ਚਲਾਇਆ ਇਸਨੇ। ਫਿਰ ਕੇਤੇ ਚੱਕਰ ਭੇਦ ਕੇਤੀ ਪਾਂਖੁਰੀ ਹੈ ਤਾਹ ਕੀ। ਕਹਿਣ ਲੱਗਾ ਹੇ ਗੁਰੂ ਨਾਨਕ ਸਾਹਿਬ ਬਾਲ ਕੇ, ਆ ਜਿਹੜੇ ਸਰੀਰ ਵਿੱਚ ਚੱਕਰ ਹਨ ਉਹਦਾ ਭੇਦ ਕਿੰਨੇ ਹੈ, ਭਾਵ ਉਹ ਦੱਸ ਵੀ ਕਿੰਨੇ ਚੱਕਰ ਹੈ, ਤੇ ਉਹ ਕਿੰਨੇ ਚੱਕਰ ਤੁਸੀਂ ਭੇਦੇ ਕੀਏ ਬਿੰਨੇ ਹਨ ਸਰੀਰ ਵਿੱਚੋਂ, ਤੇ ਉਹ ਜਿਹੜੇ ਛੇ ਚੱਕਰਾਂ ਵਿੱਚ ਜਿਹੜੇ ਕਵਲ ਆ ਉਹਨਾਂ ਦੀਆਂ ਜਿਹੜੀਆਂ ਪੰਖੜੀਆਂ ਜਿਹੀਆਂ ਉਹ ਕਿੰਨੀਆਂ ਕਿੰਨੇ, ਉਹਨਾਂ ਦੇ ਕਵਲਾਂ ਦੇ ਪੱਤਰ ਹਨ ਜਿਹੜੇ ਉਹ ਚੱਕਰਾਂ ਵਿੱਚ ਹਨ। ਦੇਹ ਕੀਤੀ ਪੌਣ ਤ੍ਰਿਪਤਾਵ ਧਾਰ ਕੌਣ। ਆ ਜਿਹੜੀ ਦੇਹੀ ਇਹਦੇ ਵਿੱਚ ਕਿੰਨੇ ਤਰ੍ਹਾਂ ਦੀ ਪੌਣ ਚੱਲ ਰਹੀ ਹੈ, ਐਸੀ ਕਿਹੜੀ ਧਾਰਾ ਹੈ ਜਿਹਨੂੰ ਪੀ ਕੇ ਮਨੁੱਖ ਤਿਰਪਤ ਹੋ ਜਾਂਦਾ ਰੱਜ ਜਾਂਦਾ ਹੈ। ਔਰ ਪੰਜ ਤੱਤ ਕਹੋ ਜੋ ਰਖੀਕ ਪੰਚ ਜਾਹ ਕੀ। ਹੋਰ ਜਿਹੜੇ ਪੰਜ ਤੱਤ ਹੈ ਉਹਨਾਂ ਦੇ ਨਾਮ ਵੀ ਤੁਸੀਂ ਦੱਸੋ, ਹੋਰ ਜਿਹੜੀਆਂ ਪੰਜ ਕਹਿੰਦੇ ਗਿਆਨ ਇੰਦਰੀਆਂ ਹਨ ਉਹ ਵੀ ਦੱਸੋ ਜੀ ਤੁਸੀਂ। ਗੁਣ ਔ ਸੁਭਾਅ ਸਭ ਤਤਨ ਕੇ ਕਹੋ ਆਪ। ਪੰਜੇ ਗਿਆਨ ਇੰਦਰੀਆਂ ਦੇ ਜਿਹੜੇ ਗੁਣ ਹਨ ਵਿਸ਼ੇ ਹਨ, ਹੋਰ ਜਿਹੜਾ ਸੁਭਾਅ ਹੈ ਇਹ ਸਾਰਾ ਕਹਿੰਦੇ ਤੱਤਾਂ ਦਾ ਹੁਣ ਤੁਸੀਂ ਦੱਸੋ ਜੀ ਮੈਨੂੰ। ਪ੍ਰਥਕ ਪ੍ਰਕਿਰਤ ਬਿਦ ਸਵੈ ਦੇਹ ਮਾਹ ਕੀ। ਫਿਰ ਵੱਖਰੀ ਵੱਖਰੀਆਂ ਜਿਹੜੀਆਂ ਪ੍ਰਕਿਰਤੀਆਂ ਨਾ ਸਰੀਰ ਦੇ ਵਿੱਚ, ਉਹ ਵੀ ਕਹਿੰਦੇ ਸਾਰੀਆਂ ਮੈਨੂੰ ਦੱਸੋ, ਕਿੰਨੀਆਂ ਪ੍ਰਕਿਰਤੀਆਂ ਇਹ ਸਰੀਰ ਵਿੱਚ ਕੰਮ ਕਰ ਰਹੀਆਂ। ਉੱਤਰ ਬਤਾਓ ਤਉ ਅੱਗ ਚੱਲ ਜਾਵੋ ਤੁਮ। ਆਹੇ ਗੁਰੂ ਨਾਨਕ ਬਾਲਕੇ, ਪਹਿਲਾਂ ਇਹਦਾ ਤਸੱਲੀ ਬਖਸ਼ ਉੱਤਰ ਦਿਓ, ਫਿਰ ਅੱਗੇ ਤੁਸੀਂ ਚਲੇ ਜਾਣਾ। ਨਾ ਤੋ ਉਪਦੇਸ਼ ਲੀਜੈ ਤਜੋ ਮਤ ਕਾਹੇ ਕੀ। ਇਹ ਤਾਂ ਫਿਰ ਮੇਰੇ ਪਾਸੋਂ ਕਦੇ ਉਪਦੇਸ਼ ਲੈ ਲਓ, ਹੋਰ ਕਿਹਦੀ ਤੁਸੀਂ ਅਕਲ ਮਤ ਜੀ ਸਿੱਖਿਆ ਧਾਰ ਲਈ ਉਹਨੂੰ ਛੱਡ ਦਿਓ। ਮੂਲ ਕੋ ਕਮਲ ਦਲ ਚਾਰ ਹੈ ਅਮਲ ਲਾਲ। ਆਹ ਸਵੇਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਸਰੀਰ ਦੇ ਵਿੱਚ ਛੇ ਚੱਕਰ ਹੈ, ਉਲਟਰ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨੁਰਾਗੀ। ਕਹਿੰਦੇ ਇਸ ਤਰ੍ਹਾਂ ਗੁਦਾ ਦੇ ਵਿੱਚ ਜਿਹੜਾ ਮੂਲਾ ਤਾਰ ਚੱਕਰ ਹੈ ਤੇ ਇਸ ਤਰ੍ਹਾਂ ਉੱਥੇ ਗਣੇਸ਼ ਦਾ ਵਾਸਾ ਹੈ। ਨਾਭ ਤਲੇ ਖੱਟ ਦਲ ਪੀਰੋ ਰੰਗ ਜਾਨੀਏ। ਇਸ ਤਰ੍ਹਾਂ ਕਹਿੰਦੇ ਜਿਹੜਾ ਕਵਲ ਹੈ ਨਾ ਉਹ ਚਾਰ ਪੱਤਰਿਆਂ ਵਾਲਾ ਹੈ ਤੇ ਰੰਗ ਉਹਦਾ ਅਮਲ ਕੀ ਹੈ, ਚਿੱਟਾ ਤੇ ਲਾਲ ਹੈ। ਨਾਭ ਤਲੇ ਖੱਟ ਦਲ ਪੀਰੋ ਰੰਗ ਜਾਨੀ। ਆ ਜਿਹੜੀ ਨਾਭੀ ਹੈ ਧੁਨੀ ਦੇ ਹੇਠਾਂ ਉਹ ਕਾਮ ਕੁੰਡੇ ਦੇ ਵਿੱਚ ਕਹਿੰਦੇ ਸਵੈ ਸਥਾਨ ਰੂਪੀ ਨਾਮ ਦਾ ਚੱਕਰ ਹੈ ਤੇ ਇਸੇ ਤਰ੍ਹਾਂ ਉੱਥੇ ਅੱਗੇ ਉਹ ਬ੍ਰਹਮਾ ਦਾ ਨਿਵਾਸ ਹੈ। ਇਸੇ ਤਰ੍ਹਾਂ ਉਹ ਜਿਹੜਾ ਪੱਤਰੇ ਆ ਕਵਲ ਦੇ ਉਹਦਾ ਪੀਲਾ ਰੰਗ ਹੈ ਤੇ ਗਿਣਤੀ ਵੀ ਛੇ ਪੱਤਰੇ ਹਨ। ਨਾਭ ਮੈਂ ਦਸਮ ਦਲ ਨੀਲੋ ਰੰਗ ਸੋਹੈ ਜਾ ਕੋ। ਮਨਾਭੀ ਵਿੱਚ ਧੁਨੀ ਦੇ ਵਿੱਚ ਮਣੀਪੂਰਕ ਨਾਮ ਦਾ ਚੱਕਰ ਹੈ ਤੇ ਇਸ ਤਰ੍ਹਾਂ ਉੱਥੇ ਗਣੇਸ਼ ਦਾ ਵਾਸਾ ਹੈ, ਵਿਸ਼ਨੂੰ ਦਾ ਵਾਸਾ ਹੈ ਤੇ ਇਸੇ ਤਰ੍ਹਾਂ ਦਸ ਉਹਦੇ ਪੱਤਰੇ ਹੈ, ਨੀਲਾ ਉਹਦਾ ਰੰਗ ਹੈ। ਹਿਰਦੇ ਦਲ ਦਵਾਸਤ ਕੋ ਸੇਤ ਪਹਿਚਾਨੀਏ। ਇਸ ਤਰ੍ਹਾਂ ਕਹਿੰਦੇ ਹਿਰਦੇ ਵਿੱਚ ਇਸ ਤਰ੍ਹਾਂ ਉਹ ਅਨਾਹਦ ਚੱਕਰ ਹੈ ਤੇ ਹਿਰਦੇ ਵਿੱਚ ਅਨਾਹਦ ਚੱਕਰ ਹੈ, ਉੱਥੇ ਸ਼ਿਵਜੀ ਦਾ ਵਾਸਾ ਹੈ। ਜਿਹੜਾ ਕਵਲਵਤ ਕਵਲ ਹੈ ਉਹਦਾ ਚਿੱਟਾ ਰੰਗ ਹੈ, ਬਾਰਾਂ ਉਹਦੇ ਪੱਤਰੇ ਹਨ, ਪਛਾਣ ਲਈਏ। ਕੰਠ ਕੋ ਕਮਲ ਦਲ ਸੋਲਾਂ ਹੈ ਅਮਲ ਭੇਦ। ਇਸ ਤਰ੍ਹਾਂ ਜਿਹੜਾ ਕੰਠ ਕੀ ਹੈ ਗਾਲਾ, ਉਹਦੇ ਵਿੱਚ ਵਿਸ਼ੁੱਧ ਨਾਮੇ ਚੱਕਰ ਹੈਗਾ ਹੈ ਤੇ ਉੱਥੇ ਜੀਵ ਦਾ ਬਸ ਹੈ, ਲੋਹਾ ਰੀਪਾ। ਰੰਗ ਉਹਦਾ ਕਹਿੰਦੇ ਕਵਲ ਦਾ ਚਿੱਟਾ ਤੇ ਲਾਲ ਹੈ, ਸੋਲਾਂ ਉਹਦੇ ਪੱਤਰੇ ਹਨ, ਇਹ ਭੇਦ ਹੈ। ਤ੍ਰਿਕੁਟੀ ਮੈਂ ਦੋਏ ਦਲ ਧਾਮ ਸੁਖ ਦਾਨੀਏ। ਇੱਕ ਇਸੇ ਤਰ੍ਹਾਂ ਜਿਹੜੀ ਤ੍ਰਿਕੁਟੀ ਹੈ ਉਹਦੇ ਵਿੱਚ ਆਗਿਆਕਾਰ ਨਾਮੇ ਚੱਕਰ ਹੈ। ਤ੍ਰਿਕੁਟੀ ਮੈਂ ਦੋਏ ਦਲ ਧਾਮ ਸੁਖ ਦਾਨੀਏ। ਇਸ ਤਰ੍ਹਾਂ ਕਹਿੰਦੇ ਜਿਹੜੀ ਤ੍ਰਿਕੁਟੀ ਉਹਦੇ ਵਿੱਚ ਆਗਿਆਕਾਰ ਨਾਮੇ ਆਗਿਆ ਚੱਕਰ ਹੈ ਤੇ ਗੁਰੂ ਦਾ ਉੱਥੇ ਨਿਵਾਸ ਹੈ ਤੇ ਰੰਗ ਉਹਦਾ ਗੂੜਾ ਲਾਲ ਹੈ, ਦੋ ਉਹਦੇ ਦਲ ਕੀਏ ਪੱਤਰੇ ਹਨ, ਸੁਖ ਦੇਣ ਵਾਲੇ। ਭੇਦ ਇਨ ਜਾਏ ਖੱਟ ਚੱਕਰ ਜੋ ਅਲਾਏ। ਇਹ ਜਿਹੜੇ ਵੀ ਛੇ ਚੱਕਰ ਲੋਹਾ ਰੀਪਾ ਮੈਂ ਤੈਨੂੰ ਅਲਾਏ ਕੀ ਆਖੇ ਹੈ, ਇਹਨਾਂ ਨੂੰ ਆ ਜਿਹੜਾ ਰੇਚਕ ਪੂਰ ਕੁੰਭ ਦੁਆਰਾ ਕਰਕੇ ਬਿਨ ਜਾਏ ਆਏ ਸਵਾਸਾਂ ਚੜਾ ਚੜਾ ਕੇ ਨਾ ਇਹਨਾਂ ਨੂੰ ਬਿਨ ਜਾਏ ਛੇ ਚੱਕਰਾਂ ਨੂੰ। ਦਸ ਦੁਆਰ ਠਹਿਰਾਏ ਬਾਏ ਐਸੀ ਬਿਦ ਮਾਨੀਏ। ਦਸਵੇਂ ਦੁਆਰ ਦੇ ਵਿੱਚ ਜਿਹੜੇ ਸਵਾਗ ਠਹਿਰ ਜਾਂਦੇ ਆ, ਇਸ ਤਰ੍ਹਾਂ ਦੀ ਵਿਧੀ ਜਦੋਂ ਕਰ ਲੈਂਦਾ ਮਨ ਲਈਏ ਜੀ ਕੋਈ। ਪੌਣ ਦਸ ਸੁਣੋ ਨਾਮ ਪ੍ਰਾਣ ਹੈ ਅਪਾਨ ਦੋ। ਫਿਰ ਬਾਕੀ ਵੀ ਸਰੀਰ ਦੇ ਵਿੱਚ ਪੌਣਾ ਦਸ ਕੰਮ ਕਰਦੀਆਂ, ਦਸ ਤਰ੍ਹਾਂ ਦੀ ਪੌਣ ਹੈ, ਉਹਨਾਂ ਦੇ ਨਾਮ ਵੀ ਤੂੰ ਸੁਣ ਲੈ। ਪ੍ਰਾਣ ਹੈ ਅਪਾਨ ਦੋ। ਹਾਂ ਕਹਿੰਦੇ ਪਹਿਲੀ ਪੌਣ ਦਾ ਨਾਮ ਹੈ ਪ੍ਰਾਣ, ਦੂਜੀ ਪੌਣ ਦਾ ਨਾਮ ਹੈ ਅਪਾਨ, ਜਾਣ ਲਈਏ। ਜਾਨੀਏ ਸਮਾਨ ਉਦਿਆਨ ਹੈ ਬਿਆਨ ਸੋ। ਤੀਜੀ ਪੌਣ ਦਾ ਨਾਮ ਹੈ ਸਮਾਨ, ਚੌਥੀ ਪੌਣ ਦਾ ਨਾਮ ਹੈ ਉਦਿਆਨ, ਪੰਜਵੀਂ ਪੌਣ ਦਾ ਨਾਮ ਹੈ ਬਿਆਨ। ਨਾਗ ਔਰ ਕੂਰਮ ਕਿਰਕਿਕਲ ਦੇਵ ਦੱਤ। ਜਿਹੜੀ ਛੇਵੀਂ ਪੌਣੀ ਉਹਦਾ ਨਾਮ ਹੈ ਨਾਗ ਤੇ ਜਿਹੜੀ ਸੱਤਵੀਂ ਪੌਣ ਹੈ ਉਹਦਾ ਨਾਮ ਹੈ ਕੂਰਮ ਤੇ ਜਿਹੜੀ ਅੱਠਵੀਂ ਪੌਣ ਹੈ ਉਹਦਾ ਨਾਮ ਹੈ ਕਿਰਕਲ। ਦੇਵ ਦੱਤ ਲਖੋ। ਇਸੇ ਤਰ੍ਹਾਂ ਜਿਹੜੀ ਨੌਵੀਂ ਪੌਣ ਹੈ ਉਹਦਾ ਨਾਮ ਤੂੰ ਦੇਵਦੱਤ ਕਰਕੇ ਜਾਣ ਲਾ। ਦਸਵੀਂ ਧਨੱਜੈ ਨਾਮ ਕਰਤ ਬਖਾਨ ਸੋ। ਕਹਿੰਦੇ ਜਿਹੜੀ ਦਸਵੀਂ ਹੈ ਉਹਦਾ ਨਾਮ ਕਹਿੰਦੇ ਧਨੱਜੈ ਕਰਕੇ ਕਥਨ ਕੀਤਾ ਜਾਂਦਾ ਹੈ, ਇਹ ਦਸਵੀਂ ਪੌਣ ਦਾ ਨਾਮ ਹੈ ਤਨੁਜੇ। ਪ੍ਰਾਣ ਰਹਿ ਹਿਰਦੈ ਮਾਹੇ ਗੁਦਾ ਮੈਂ ਅਪਾਨ ਜਾਨ। ਦਸ ਪੌਣਾ ਸਰੀਰ ਵਿੱਚ ਕਿੱਥੇ ਕਿੱਥੇ ਰਹਿੰਦੀਆਂ ਲੈ ਉਹ ਵੀ ਤੈਨੂੰ ਦੱਸ ਦਿੰਦੇ ਹਾਂ। ਕਹਿੰਦੇ ਪ੍ਰਾਣ ਮਾਹੇ, ਪ੍ਰਾਣ ਰਹਿ ਹਿਰਦੈ ਮਾਹੇ, ਜਿਹੜੀ ਪ੍ਰਾਣ ਨਾਮੇ ਪੌਣ ਹੈ ਨਾ ਉਹ ਹਿਰਦੇ ਵਿੱਚ ਰਹਿੰਦੀ ਹੈ। ਇਸੇ ਤਰ੍ਹਾਂ ਜਿਹੜੀ ਅਪਾਨ ਨਾਮੇ ਪੌਣ ਹੈ ਉਹ ਗੁਦਾ ਵਿੱਚ ਹੈ, ਜਿੱਥੋਂ ਲੈਟਰੀਨ ਦੀ ਕਿਰਿਆ ਕਰੀ ਦੀ ਉੱਥੇ ਹੈ ਗੁਦਾ ਵਿੱਚ। ਇਹਦੇ ਰਾਹੀਂ ਇਹ ਸਾਰੀ ਲੈਟਰੀਨ ਦੀ ਕਿਰਿਆ ਹੁੰਦੀ ਹੈ। ਨਾਭ ਮੈਂ ਸਮਾਨ, ਹਾਂ ਨਾਭ ਵੀ ਕਿ ਧੁਨੀ ਵਿੱਚ ਸਮਾਨ ਨਵੇਂ ਪੌਣ ਕੰਮ ਕਰਦੀ ਹੈ ਕਿਰਿਆ। ਕੰਠ ਵਿਖੇ ਉਦਿਆਨ ਸੋ, ਆ ਜਿਹੜਾ ਗਾਲਾ ਇਹਦੇ ਵਿੱਚ ਕਹਿੰਦੇ ਜਿਹੜੀ ਉਦਿਆਨ ਨਵੇਂ ਪੌਣ ਨਿਵਾਸ ਕਰ ਰਹੀ ਹੈ। ਵਿਆਪਕ ਬਿਆਨ ਤਨ, ਆ ਸਰੀਰ ਦੇ ਵਿੱਚ ਸਾਰੇ ਜਿਹੜੀ ਹੈ ਵਿਆਪਕ ਉਹਦਾ ਨਾਮ ਹੈ ਬਿਆਨ ਪੌਣ। ਨਾਗ ਉਦਗਾਰ ਕਰੇ, ਜਿਹੜੀ ਕਹਿੰਦੇ ਨਾਗ ਨਾਮੇ ਕੌਣ ਹੈ ਉਹ ਸਰੀਰ ਦੇ ਵਿੱਚ ਟਿਕਾਣ ਲਿਆਉਣਾ ਕਰਦੀ ਹੈ। ਕੂਰਮ ਸੋ ਲੋਚਨ ਕੀ ਪਲਕ ਖੁਲਾਨ, ਜਿਹੜੀ ਕੂਰਮ ਨਾਮੇ ਪੌਣ ਹੈ ਅੱਖਾਂ ਦੀਆਂ ਜਿਹੜੀਆਂ ਪਲਕਾਂ ਨੂੰ ਖੋਲਣ ਤੇ ਮਚਾਉਣ ਦਾ ਇਹ ਕਹਿੰਦੇ ਕਿਰਿਆ ਕਰਾਉਂਦੀ ਹੈ। ਕਿਰਕਲ ਉਪਾਏ ਛਿੱਕ, ਜਿਹੜੀ ਕਿਰਕਲ ਨਾਮ ਦੀ ਪੌਣ ਛਿੱਕਾਂ ਪੈਦਾ ਕਰਦੀ ਹੈ। ਦੇਵ ਦੱਤ ਜੰਗ ਬਹਿਣ ਕੀ, ਜਿਹੜਾ ਦੇਵ ਤੱਤ ਨਾਏ ਪੌਣ ਹੈ ਉਹ ਕਹਿੰਦੇ ਵਾਸੀਆਂ ਲਾਉਣ ਦੀ ਕਿਰਿਆ ਕਰਦੀ ਹੈ। ਮ੍ਰਿਤੂ ਪੇ ਤਨਜੇ ਰਹਿ ਇਹੀ ਦਸ ਪ੍ਰਾਣ ਸੋ, ਜਦੋਂ ਮਨੁੱਖ ਦੀ ਕਹਿੰਦੇ ਮੌਤ ਹੋ ਜਾਂਦੀ ਉਦੋਂ ਪੁਨੰਜੇ ਪੌਣ ਸਾਰੇ ਸਰੀਰ ਵਿੱਚ ਰਹਿੰਦੀ ਹੈ। ਇਹ ਦਸ ਪੌਣਾ ਹਨ, ਜਾਣੀ ਉਹ ਦਸਵੇਂ ਦਿਮਾਗ ਦੇ ਵਿੱਚ ਇੱਕ ਪੌਣ ਜੀ ਮਰਨ ਤੋਂ ਬਾਅਦ ਰਹਿ ਜਾਂਦੀ, ਉਹਦਾ ਨਾਂ ਤਨਜੇ ਪੌਣ ਹੈ। ਜਦੋਂ ਸੋਟਾ ਸੁੱਟਾ ਜਾਂ ਮਾਰਦੇ ਹੁੰਦੇ ਉਹ ਸਿਰ 'ਚ, ਉਦੋਂ ਫਰਨ ਫਰਨ ਕਰਕੇ ਹਵਾ ਜੀ ਨਿਕਲਦੀ ਹੁੰਦੀ ਹੈ। ਇਸ ਤਰ੍ਹਾਂ ਕਹਿੰਦੇ ਦਸਵੀਂ ਪੌਣ ਉਹ ਦਿਮਾਗ ਵਿੱਚ ਰਹਿੰਦੀ, ਜਿਸ ਦਾ ਨਾਮ ਵੀ ਤਨਜਾ ਹੁੰਦਾ, ਮੌਤ ਤੋਂ ਬਾਅਦ ਵੀ ਹੁੰਦੀ ਹੈ। ਨਿਜਰ ਚਵਾਏ ਧਾਰ ਤਾਂ ਹੀ ਤੇ ਅਗਾਏ ਰਹਿ, ਮਹਾਰਾਜ ਕਹਿੰਦੇ ਵੀ ਗੋਰਖ ਲੋਹਾਰੀ ਪਾ, ਜਿਹੜੀ ਜੋਗਾਨੰਦ ਦੀ ਨਿਜਰ ਇੱਕ ਰਸ ਧਾਰ ਹੈ, ਉਹ ਮਿੱਠੀ ਕਲਫ ਬਲਗਮ ਰੂਪ, ਜਿਹੜਾ ਉਹ ਧਾਰ ਨੂੰ ਕਹਿੰਦੇ ਚੁਆ ਲੈਂਦਾ ਹੈ ਤੇ ਪੀ ਲੈਂਦਾ ਹਮੇਸ਼ਾ, ਉਹ ਕਹਿੰਦੇ ਰੱਜਿਆ ਰਹਿੰਦਾ ਹੈ। ਕਹੋ ਆਬ ਪੰਚ ਤਤ ਸੁਣੀਏ ਸੁਜਾਨ ਸੋ, ਹਾਂ ਇਸ ਕਰਕੇ ਲੋਹਾਰੀ ਪੇ ਸੁਗਰ ਸਿਆਲ ਸੜ ਲਈਏ, ਹੁਣ ਜਿਹੜੇ ਪੰਜ ਤੱਤ ਹੈ ਉਹਨਾਂ ਦੇ ਨਾਮ ਵੀ ਤੈਨੂੰ ਦੱਸ ਦਿੰਦੇ ਹਾਂ। ਖੰਗ ਪਾਉਣ ਬੰਨ ਪਾਣੀ ਛੋਨੀ ਪੰਚ ਤੱਤ ਗੁਣ, ਇੱਕ ਕਹਿੰਦੇ ਆਕਾਸ਼ ਤੱਤ ਹੈ, ਦੂਜਾ ਪੌਣ ਤੱਤ ਹੈ, ਤੀਸਰਾ ਅਗਨੀ ਤੱਤ ਹੈ, ਪੰਜਵਾਂ ਚੌਥਾ ਪਾਣੀ ਤੱਤ ਹੈ, ਛੇਵਾਂ ਧਰਤੀ ਤੱਤ ਹੈ, ਇਹ ਪੰਜ ਤੱਤ ਹੈ। ਸ਼ਬਦ ਸਪਰਸ਼ ਰੂਪ ਰਸ ਗੰਧ ਮਾਨ ਸੋ, ਇਹਨਾਂ ਪੰਜਾਂ ਦੇ ਜਿਹੜੇ ਪੰਜ ਤੱਤਾਂ ਦੇ ਗੁਣ ਹਨ ਉਹ ਕਹਿੰਦੇ ਇਸ ਤਰ੍ਹਾਂ ਆਕਾਸ਼ ਦਾ ਉਹ ਸ਼ਬਦ ਹੈ ਤੇ ਜਿਹੜੀ ਪੌਣ ਹੈ ਉਹਦਾ ਸਪਰਸ ਹੈ, ਜਿਹੜੀ ਪਾਣੀ ਅਗਨੀ ਉਹਦਾ ਰੂਪ ਹੈ, ਪਾਣੀ ਦਾ ਰਸ ਹੈ, ਧਰਤੀ ਦਾ ਗੰਧ ਹੈ। ਨਭ ਕਾਨ ਪੌਣ ਤੁਚਾ ਪਾਵਕ ਕੀ ਨੈਣ ਜਾਨ, ਇਸ ਤਰ੍ਹਾਂ ਕਹਿੰਦੇ ਜਿਹੜਾ ਆਕਾਸ਼ ਤੱਤ ਹੈ ਉਹ ਕੰਨ ਉਹਦੇ ਵਿੱਚੋਂ ਆ ਜਾਂਦੇ ਹੈ, ਤੇ ਇਸੇ ਤਰ੍ਹਾਂ ਜਿਹੜੀ ਚੁੱਚਾ ਚਮੜੀ ਹੈ ਉਹ ਪੌਣ ਤੋਂ ਇਹ ਪ੍ਰਕਿਰਤੀਆਂ ਦੱਸ ਰਹੇ ਹੈ। ਪਾਵਕ ਕੀ ਨੈਣ ਜਾਨ, ਆ ਜਿਹੜਾ ਕਹਿੰਦੇ ਅਗਨੀ ਤੱਤ ਹੈ ਉਹਦੀ ਪ੍ਰਕਿਰਤੀ ਨੇਤਰ ਜਾਂ ਗਿਆਨ ਇੰਦਰੀਆਂ ਦੱਸਦੇ ਹਨ, ਜਿਹੜਾ ਕੰਨ ਹੈ ਗਿਆਨ ਇੰਦਰੀ ਇਹ ਆਕਾਸ਼ ਤੱਤ ਤੋਂ ਹੈ, ਜਿਹੜੀ ਤੁਚਾ ਇੰਦਰੀ ਹੈ ਜਿਹਦਾ ਛੋਏ ਤੋਂ ਠੰਡਾ ਤੱਤ ਦੱਸਦੀ ਹੈ, ਇਸ ਕਰਕੇ ਕੂੜਾ ਕਿ ਖਰੜ ਆਏ ਚਮੜੀ ਦੱਸਦੀ ਇਹ ਵੀ ਗਿਆਨ ਇੰਦਰੀ ਇਹ ਪਾਉਣ ਦੀ ਹੈ। ਪਾਵਕ ਕੀ ਨੈਣ ਜਾਨ, ਜਿਹੜੀਆਂ ਅੱਖਾਂ ਹਨ ਕਹਿੰਦੇ ਅਗਨੀ ਤੱਤ ਦੀਆਂ ਇਹ ਇੰਦਰੀਆਂ ਹਨ। ਜੀਹ ਪਾਨੀ ਘਰਾਨ ਛਿੱਤ, ਜਿਹੜੀ ਜਵਾਨ ਹੈ ਇਹ ਪਾਣੀ ਤੱਤੋਂ ਹੈ, ਜੇਬਾ ਤੇ ਘਰਾਨ ਜਿਹੜੀਆਂ ਨਾਸਾਂ ਹਨ ਇਹ ਕਹਿੰਦੇ ਧਰਤੀ ਤੱਤੋਂ ਹੈ, ਇਹ ਪੰਜ ਗਿਆਨ ਇੰਦਰੀਆਂ ਤੂੰ ਕਹਿੰਦੇ ਜਾਣ ਲੈਣਾ ਕਰ, ਏਕ ਏਕ ਤਤ ਤਾਂ ਕਿ ਪੰਜ ਹੈ ਪ੍ਰਕਿਰਤ ਭਈ। ਬਾਕੀ ਵੀ ਲੋਹਾਰੀ ਪਾ, ਇੱਕ ਇੱਕ ਤਤ ਦੀਆਂ ਅੱਗੇ ਅੱਗੇ ਪੰਜ ਪੰਜ ਪ੍ਰਕਿਰਤੀਆਂ ਹੋ ਗਈਆਂ, ਉਹ ਵੀ ਤੈਨੂੰ ਦੱਸ ਦਿੰਦੇ ਵੀ ਉਹ ਕਿਵੇਂ ਹੋਈਆਂ ਹਨ। ਲੋਭ ਮੋਹ ਅਹੰ ਦੁੱਖ ਪ੍ਰੀਤ ਨਾਭ ਜਾਨੀਏ। ਕਹਿੰਦੇ ਇੱਕ ਜਿਹੜਾ ਲੋਭ ਹੈ, ਦੂਜਾ ਮੋਹ ਹੈ, ਤੀਜਾ ਅਹੰ ਭਾਵ ਹੈ, ਚੌਥਾ ਦੁੱਖ ਹੈ, ਪੰਜਵੀਂ ਪ੍ਰੀਤੀ ਹੈ। ਇਹ ਕਹਿੰਦੇ ਆਕਾਸ਼ ਤੱਤ ਤੋਂ ਪੰਜ ਪ੍ਰਕਿਰਤੀਆਂ ਕਹਿੰਦੇ ਜਾਣ ਲਈਏ। ਬਲ ਕੋ ਕਰਨ ਆਰ ਧਾਵਨ ਪਸਾਰਨ, ਇਸੇ ਤਰ੍ਹਾਂ ਕਹਿੰਦੇ ਬਲ ਕਰਨਾ, ਜ਼ੋਰ ਕਰਨਾ ਤੇ ਬਹੁਤ ਹੀ ਦੌੜਨਾ ਤੇ ਬਹੁਤ ਹੀ ਫੈਲ ਜਾਣਾ, ਇਸੇ ਤਰ੍ਹਾਂ ਕੋਲ ਸੁੰਗੜ ਜਾਣਾ। ਦੇਹ ਬਦੈ ਸੋ ਸ਼ਮੀਰ ਪਹਿਚਾਨੀਏ, ਸਰੀਰ ਦਾ ਬਹੁਤਾ ਵਧਣਾ ਫੁੱਲਣਾ, ਇਹ ਕਹਿੰਦੇ ਹਵਾ ਤੱਤ ਦੀ ਪ੍ਰਕਿਰਤੀ ਪਛਾਣ ਲਈ। ਇਹ ਪੰਜ ਹਵਾ ਦੀਆਂ ਪੌਣ ਦੀਆਂ ਪ੍ਰਕਿਰਤੀਆਂ ਹੋ ਗਈਆਂ। ਨੀਂਦ ਔ ਜੰਭਾਈ ਭੁੱਖ ਆਲਸ ਪਿਆਸ ਹੋਏ, ਆ ਨੀਂਦ ਆਉਣੀ, ਆਵਾਸੀਆਂ ਆਉਣੀਆਂ, ਭੁੱਖ ਲੱਗੀ, ਆਸ ਆਉਣਾ, ਪਿਆਸ ਦੇ ਲੱਗਣੀ। ਅਗਨ ਤੱਤ ਕੀ ਪ੍ਰਕਿਰਤ ਇਹ ਪ੍ਰਮਾਨੀ, ਅਗਨੀ ਤੱਤ ਹੈ, ਉਹਦੀਆਂ ਪੰਜ ਪ੍ਰਕਿਰਤੀਆਂ ਮੰਨ ਲੈਣਾ ਕਰ ਲਈਏ। ਰਕਤ ਪਸੀਨਾ ਪਿੱਤ ਕਫ ਵਿੰਦ ਨੀਰ ਹੂੰ, ਇਸੇ ਤਰ੍ਹਾਂ ਜਿਹੜਾ ਖੂਨ ਹੈ, ਪਸੀਨਾ ਮੁੜਕਾ ਆਉਣਾ ਹੈ, ਪਿੱਤ ਗਰਮੀ ਆਉਣੀ ਹੈ, ਰੋਮ ਹੈ, ਇਹ ਇਸ ਤਰ੍ਹਾਂ ਕਫ ਬਲਗਮ ਹੈ ਤੇ ਬਿੰਦ ਵੀਰਜ ਹੈ, ਇਹ ਪਾਣੀ ਦੀਆਂ ਹਨ। ਚਮ ਹਾਡ ਮਾਸ ਨਾੜੀ ਰੋਮ ਛਿੱਤ ਭਾਨੀ ਹੈ, ਜਿਹੜਾ ਕੋਈ ਚਮ ਹੈ ਤੇ ਹੱਡ ਹੈ ਤੇ ਮਾਸ ਹੈ, ਛੋਟੀਆਂ ਨਾੜੀਆਂ ਹਨ ਤੇ ਰੋਮ ਹਨ, ਇਹ ਧਰਤੀ ਦੀਆਂ ਪੰਜ ਪ੍ਰਕਿਰਤੀਆਂ ਕਹਿੰਦੇ ਮੰਨ ਲਈਏ ਕਹਿ ਦਿੱਤੀਆਂ ਹਨ। ਦੋਹਰਾ ਪੰਜ ਤੱਤ ਕੇ ਕੋਟ ਮਹਿ, ਇਸ ਤਰ੍ਹਾਂ ਜਿਹੜਾ ਪੰਜਾਂ ਤੱਤਾਂ ਦਾ ਕਿਲਾ ਬਣਿਆ ਨਾ, 25 ਪ੍ਰਕਿਰਤੀਆਂ ਰਾਹੀਂ ਇਹ ਸਰੀਰ, ਇਹਦੇ ਵਿੱਚ 25 ਹੈ ਪ੍ਰਕਿਰਤ, ਪੰਜ ਤੱਤਾਂ ਦੇ ਕਿਲੇ ਵਿੱਚ 25 ਪ੍ਰਕਿਰਤੀਆਂ ਹਨ ਜੋ ਤੈਨੂੰ ਦੱਸ ਦਿੱਤੀਆਂ ਹਨ। ਜੀਉ ਬਸੇਰਾ ਤਹਿ ਕੀਉ, ਇਹ ਜਿਹੜਾ 25 ਪ੍ਰਕਿਰਤੀਆਂ ਵਾਲਾ ਸਰੀਰ, ਇਹਦੇ ਵਿੱਚ ਜੀਵਾਤਮਾ ਨਿਵਾਸ ਕਰਦਾ ਹੈ। ਸੁਣ ਲੋਹਰੀ ਪਾ ਮਿੱਤਰ, ਇਹ ਸਾਡੇ ਮਿੱਤਰ ਲੋਹਾਰੀ ਪਾ, ਸੁਣ ਲੈ ਧਿਆਨ ਨਾਲ। ਸਵਈਆ ਸਰੋਣ ਸੁਨੇ ਗੁਣ ਐਨਕ ਬੈਨ, ਮਹਾਰਾਜ ਦੇ ਜਿਹੜੇ ਗੁਣਾਂ ਦੇ ਕਰਨਾ ਦੇ ਬਚਨ ਹੈ, ਕੰਨਾਂ ਨਾਲ ਇਹਨੇ ਧਿਆਨ ਲਾ ਕੇ ਸੁਣੇ ਲੋਹਾਰੀ ਪੇ ਨੇ। ਭਈ ਮਨ ਚੈਨ ਪਛਾਣੇ ਸੁਜਾਨਾ, ਮਨ ਵਿੱਚ ਇਹਦੇ ਚੈਨ ਆ ਗਈ, ਸ਼ਾਂਤੀ ਟਿਕਾ ਆ ਗਈ ਹੈ, ਪਛਾਣ ਲਿਆ ਵੀ ਗੁਰੂ ਨਾਨਕ ਸਾਹਿਬ ਬੜੇ ਸੁਗੜ ਸੁਝਾਣ ਹੈ। ਹੈ ਅਵਤਾਰ ਸਹੀ ਕਰਤਾਰ, ਜਾਣ ਲਿਆ ਵੀ ਇਹ ਤਾਂ ਸਹੀ ਨੇਚੇ ਕਰਕੇ ਕਰਤਾਰ ਦਾ ਹੀ ਅਵਤਾਰ ਹੈ। ਨਿਹਾਰਨ ਕੋ ਜਗ ਕੋ ਨ ਸਮਾਨ, ਇਹ ਦੇਖੀਏ ਸੰਸਾਰ ਦੇ ਵਿੱਚ ਇਹਨਾਂ ਦੇ ਸਮਾਨ, ਇਹਨਾਂ ਦੇ ਬਰਾਬਰ ਦਾ ਕੋਈ ਹੋ ਨਹੀਂ ਸਕਦਾ ਹੈ। ਹੋਏ ਅਧੀਨ ਬਿਨੈ ਕਰਕੇ, ਕਿਉਂ ਵਿਚਾਰ ਕੇ ਬਹੁਤ ਹੀ ਅਧੀਨ ਹੋ ਕੇ ਤੇ ਬੇਨਤੀ ਕਰਕੇ ਇਸਨੇ, ਸਿਰ ਨਾਇਕ ਦੋਨਾਂ ਬੰਦਤ ਪਾਨਾ, ਮੈਂ ਹੱਥ ਬੰਨ ਕੇ ਮਹਾਰਾਜ ਦੇ ਚਰਨਾਂ ਤੇ ਇਸਨੇ ਸਿਰ ਨਵਾਇਆ ਹੈ। ਆਦਰ ਕੀਨ ਵਿਸਾਲ ਗੁਰੂ, ਗੁਰੂ ਮਹਾਰਾਜ ਨੇ ਵੀ ਇਹਦਾ ਫਿਰ ਬੜਾ ਭਾਰੀ ਆਦਰ ਸਤਿਕਾਰ ਕੀਤਾ ਹੈ। ਉਚਾਰਿਓ ਤੁਮ ਹੋ ਸਿੱਧ ਜੋਗ ਖਾਨਾ, ਉਚਾਰਿਓ ਨੀ ਉਚਰਿਓ ਤੁਮ ਹੋ ਸਿੱਧ ਜੋਗ ਕੇ, ਉਚਾਰਨ ਕੀਤਾ ਵੀ ਲੋਹਾਰੀ ਪਾ ਤੂੰ ਤਾਂ ਸਿਰ ਜਿਹੜਾ ਹੈ ਨਾ ਜੋਗ ਦੀ ਖਾਣ ਹੈ। ਬਾਲੇ ਕੇ ਪੰਕਜ ਆਨਨ ਤੇ, ਹਾਂ ਇਸ ਤਰ੍ਹਾਂ ਕਹਿੰਦੇ ਭਾਈ ਬਾਲਾ ਜੀ ਦਾ ਜਿਹੜਾ ਮੁੱਖ ਹੈ ਉਹ ਕਵਲ ਵਰਗਾ ਹੈ, ਉਸ ਤੋਂ ਇਤਿਹਾਸ ਬਣਿਓ ਮਕਰੰਦ ਸੁਹਾਇ, ਜਿਹੜਾ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਕਥਾ, ਇਹ ਕਹਿੰਦੇ ਜੇ ਕਮਲ ਵਿੱਚੋਂ ਸੁਗੰਧੀ ਹੁੰਦੀ ਹੈ ਸੋਭਨੀ ਕਿਉਂ ਬਣ ਰਹੀ ਹੈ। ਸ੍ਰੀ ਗੁਰ ਅੰਗਦ ਜੀ ਸੁਣ ਕੇ, ਗੁਰੂ ਨਾਨਕ ਸਾਹਿਬ ਜੀਓ ਗੁਰੂ ਨਾਨਕ ਸਾਹਿਬ ਦੀ ਕਥਾ ਸੁਣ ਕੇ, ਮਨ ਭੌਰ ਭਇਓ ਬਹੁਤੋ ਹੁਲਸਾਇਓ, ਮਨ ਕਹਿੰਦੇ ਬਹੁਤਾ ਕਹਿੰਦੇ ਭੋਰੇ ਬਾਤ ਹੋ ਕੇ ਖੁਸ਼ ਆਨੰਦ ਹੋ ਗਿਆ। ਪ੍ਰੇਮ ਕਪੂਰ ਪ੍ਰਕਾਸ਼ ਕੀਓ, ਗੁਰੂ ਨਾਨਕ ਸਾਹਿਬ ਦਾ ਜਿਹੜੀ ਕਥਾ ਸੁਣ ਕੇ ਗੁਰੂ ਅੰਗਦ ਸਾਹਿਬ ਨੇ ਬਹੁਤ ਹੀ ਜਿਹੜਾ ਪ੍ਰੇਮ ਦਾ ਪ੍ਰਕਾਸ਼ ਕੀਤਾ ਹੈ, ਬਹੁਤਾ ਪ੍ਰੇਮ ਪ੍ਰਗਟ ਕੀਤਾ ਹੈ। ਗੁਰੂ ਨਾਨਕ ਰੂਪ ਧਿਆਨ ਲਗਾਇਓ, ਗੁਰੂ ਨਾਨਕ ਸਾਹਿਬ ਦੇ ਸੋਹਣੇ ਸਰੂਪ ਦੇ ਮੇਰੇ ਵਿੱਚ ਧਿਆਨ ਲਗਾ ਲਿਆ। ਹੋਏ ਵਿਦੇਹ ਗਏ ਤੇਹ ਕਾਲ, ਉਸ ਸਮੇਂ ਗੁਰੂ ਨਾਨਕ ਸਾਹਿਬ ਦੇਹ ਦੇ ਇਸ ਹੋਸ਼ ਤੋਂ ਰਹਿਤ ਹੋ ਗਏ, ਕੋਈ ਖਬਰ ਨਹੀਂ। ਭਲੇ ਦਸ ਦੁਆਰ ਮੈਂ ਸਵਾਸ ਟਿਕਾਇਓ, ਭਲੀ ਤਰ੍ਹਾਂ ਚੰਗੀ ਤਰ੍ਹਾਂ ਦਸਵੇਂ ਦੁਆਰ ਦੇ ਸਵਾਸਾਂ ਨੂੰ ਜਾ ਟਿਕਾਇਆ। ਸਰੋਤਾ ਗਏ ਉੱਠ ਆਪਣੇ ਧਾਮ, ਜਦੋਂ ਗੁਰੂ ਅੰਗਦ ਸਾਹਿਬ ਦੀ ਸਮਾਧੀ ਲੱਗੀ, ਜਿਹੜੇ ਕਥਾ ਸੁਣਨ ਵਾਲੇ ਸਰੋਤੇ ਉੱਠ ਉੱਠ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਰਹਿਣ ਬੀਤੀ ਇੱਕ ਦਿਵਸ ਬਿਤਾਇਆ, ਇੱਧਰ ਗੁਰੂ ਅੰਗਦ ਸਾਹਿਬ ਨੂੰ ਸਮਾਧੀ ਲਾਇਆ, ਰਾਤ ਵੀ ਬੀਤੀ, ਅਗਲਾ ਦਿਨ ਵੀ ਕਹਿੰਦੇ ਬਤੀਤ ਕਰ ਦਿੱਤਾ ਹੈ। ਫਿਰ ਨਸਾ ਭਾਈ ਦਿਵਸ ਚੜਿਓ, ਫਿਰ ਕਹਿੰਦੇ ਦੂਜੀ ਰਾਤ ਹੋ ਗਈ, ਦੂਜਾ ਦਿਨ ਵੀ ਆ ਚੜਿਆ ਹੈ। ਛੁਟਕਿਓ ਨਹਿ ਧਿਆਨ ਅਖੰਡ ਲਗਾਇਓ, ਮਹਾਰਾਜ ਦਾ ਧਿਆਨ ਨਹੀਂ ਛੱਡਿਆ, ਇੱਕ ਰਾਸੀ ਲਗਾਈ ਰੱਖਿਆ ਹੈ। ਖਾਨ ਨ ਪਾਨ ਨ ਨਾਨਕਿਓ, ਮਹਾਰਾਜ ਨੇ ਕਹਿੰਦੇ ਕੋਈ ਖਾਣਾ ਪੀਣਾ ਕੀਤਾ, ਨਾ ਹੀ ਇਸ਼ਨਾਨ ਕੀਤਾ ਹੈ। ਨਰ ਆਪਸ ਮੈਂ ਮਿਲ ਬੈਨ ਲਾਇਓ, ਫੌਜ ਜਿਹੜੇ ਪੁਰਸ਼ ਹੈ ਉਹਨਾਂ ਨੇ ਮਿਲ ਜੁਲ ਕੇ ਬਚਨ ਕਿਹਾ। ਸ੍ਰੀ ਗੁਰ ਅੰਗਦ ਜੀ ਤਜ ਦੇ, ਲੱਗਦਾ ਵੀ ਗੁਰੂ ਨਾਨਕ ਗੁਰੂ ਅੰਗਦ ਸਾਹਿਬ ਤਾਂ ਸਰੀਰ ਛੱਡ ਗਏ। ਗਯੋ ਕਰਤਾਰ ਕੇ ਮੱਧ ਸਮਾਇਓ, ਲੱਗਦਾ ਵੀ ਕਰਤਾਰ ਦੇ ਵੀ ਜਾ ਕੇ ਸਮਾ ਗਏ, ਉਹਨਾਂ ਦੇ ਵਿੱਚ ਲੀਨ ਹੋ ਗਏ ਹਨ। ਭੈ ਕਰ ਕੋਈ ਨਾ ਬੁਲਾਏ ਸਕੇ, ਮਸਰ ਮਸਰ ਜੀ ਤਾਂ ਕਰੀ ਜਾਂਦੇ ਆ, ਪਰ ਭੈ ਕਰਕੇ ਮਹਾਰਾਜ ਨੂੰ ਕੋਈ ਬੁਲਾ ਚਲਾ ਨਹੀਂ ਸਕਦਾ। ਢਿੱਗ ਬੈਠ ਰਹੇ ਨਰ ਜੋ ਤਹ ਜਾਈ, ਜਿਹੜੇ ਵੀ ਪੁਰਸ਼ ਉੱਥੇ ਜਾ ਕੇ ਕੋਟ ਬੈਠ ਰਹੇ ਆਪੋ ਵਿੱਚ ਹੀ ਹੌਲੀ ਹੌਲੀ ਤਾਂ ਕਹਿੰਦੇ ਵੀ ਉਹ ਲੱਗਦਾ ਮਹਾਰਾਜ ਵੀ ਸੱਚਖੰਡ ਗਮਨ ਕਰ ਗਏ। ਸਾਤ ਨਿਸਾਪੁਨ ਸਾਤ ਹੀ ਬਾਸੁਰ, ਸੱਤ ਰਾਤਾਂ ਤੇ ਸੱਤ ਦਿਨ ਬੀਤ ਗਏ, ਤਨ ਸੋ ਜੀ ਨ ਆਈ, ਮਹਾਰਾਜ ਨੂੰ ਸਮਾਧੀ ਵਿੱਚ ਬੈਠਿਆ ਲੰਘ ਗਿਆ, ਸਰੀਰ ਦੇ ਵਿੱਚ ਕੋਈ ਸੋਝੀ ਨਹੀਂ ਆਈ। ਲੋਚਨ ਕੀ ਪਲਕਾਂ ਸੋ ਜੁਟੇ, ਵੇ ਕਹਿੰਦੇ ਪਹਿਲਾਂ ਨੇਤਰਾਂ ਦੀਆਂ ਪਲਕਾਂ ਜੁੜੀਆਂ ਸੀ, ਉਸ ਸੱਤਵੇਂ ਦਿਨ ਵੀ ਪਲਕਾਂ ਜੁੜੀਆਂ ਅੱਖਾਂ ਦੀਆਂ। ਇੱਕ ਆਸਨ ਬੈਠੇ ਅਡੋਲ ਸੁਹਾਈ, ਇੱਕ ਆਸਨ ਤੇ ਬੈਠੇ ਹੋਏ ਕਹਿੰਦੇ ਅਡੋਲ ਹੋਏ ਹੋਏ ਸੋ ਵਨੀਕ ਹੋ ਰਹੇ ਸਜ ਰਹੇ। ਤਾਂ ਪਦ ਪੰਕਜ ਕੋ ਮਮ ਬੰਧਨ, ਬਾਲਾ ਜੀ ਤਥਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਐਸੇ ਗੁਰੂ ਅੰਗਦ ਸਾਹਿਬ ਦੇ ਚਰਨਾਂ ਕਮਲਾਂ ਤੇ ਮੇਰੀ ਨਮਸਕਾਰ ਹੈ। ਸੀਸ ਨਿਵਾਏ ਕਰੋ ਹਿਤ ਲਾਈ, ਕਹਿੰਦੇ ਪ੍ਰੇਮ ਲਾ ਕੇ ਸਿਰ ਨਵਾ ਕੇ ਉਹਨਾਂ ਦੇ ਚਰਨਾਂ ਕਮਲਾਂ ਤੇ ਨਮਸਕਾਰ ਕਰਦਾ ਹਾਂ। ਜੋ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਦੇ ਸੁਣਦੇ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਅਡੋਲ ਹੋ ਕੇ ਸਮਾਧੀ ਵਿੱਚ ਸਥਿਤ ਹੋ ਗਏ, ਸਾਧਨ ਸਮਾਧੀ ਵਿੱਚ ਹੀ ਟਿਕੇ ਰਹੇ। ਇਸ ਦੇ ਨਾਲ ਹੀ ਇੱਕ ਭਾਈ ਬਾਲਾ ਤਥਾ ਕਵੀ ਜੀ ਨੇ ਇਹ ਪ੍ਰਸੰਗ ਪੂਰਾ ਕਰ ਦਿੱਤਾ। ਇਸ ਤੋਂ ਬਾਅਦ ਜਿਵੇਂ ਮਹਾਰਾਜ ਦੇ ਕੋਲ ਭੰਗਰ ਨਾਥ, ਕਨੀਫਾ, ਹਨੀਫਾ, ਭੂਤ ਵੇ, ਚਰਪਟ ਨਾਥ ਵਰਗੇ ਸਿੱਧ ਇਹ ਵਾਰੀ ਵਾਰੀ ਚੱਲ ਕੇ ਆਏ, ਜਿਵੇਂ ਇਹਨਾਂ ਨੇ ਆ ਕੇ ਯੋਗ ਦੇ ਸੰਬੰਧੀ ਕੋਈ ਪ੍ਰਸ਼ਨ ਕੀਤੇ, ਸਵਾਲ ਜੇ ਕੀਤੇ, ਗੁਰੂ ਨਾਨਕ ਸਾਹਿਬ ਜੀ ਨੇ ਯਥਾਰਥ ਰੂਪ ਵਿੱਚ ਉਹਨਾਂ ਦੇ ਉੱਤਰ ਦਿੱਤੇ। ਉਹ ਪ੍ਰਸੰਗ ਆਏਗਾ, ਆਪਾਂ ਸਰਵਣ ਕਰਕੇ ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਲੋਚਨ ਕੀ ਪਲਕਾਂ ਸੋ ਜੁਟੇ, ਇੱਕ ਆਸਨ ਬੈਠੇ ਅਡੋਲ ਸੁਹਾਈ, ਤਾਂ ਪਦ ਪੰਕਜ ਕੋ ਮਮ ਬੰਧਨ, ਸੀਸ ਨਿਵਾਏ ਕਰੋ ਹਿਤ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਰ ਅਵਨਾਸੀ ਅਗਨੋਸ ਹੇ ਪੂਰਨ ਹੇ ਸਰਵ ਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧਿ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ, ਉਰਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵਦੇ, ਗੁਰੂ ਪਾਰੇ ਉਚਾਰਨ ਹਾਰ। ਤੂੰ ਠਾਕਰ ਤੂੰ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਮਾਤ ਪਿਤਾ